ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ ਨਾਨਕ ਪਾਹੈ ਬਾਹਰ ਕੋਰੈ ਰੰਗ ਨਸੋਏ ਪੈ ਵਿੱਚ ਖੁੰਭ ਚੜਾਈਐ ਸਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨ ਕੋਇ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਦੀ ਬਾਣੀ ਦਾ ਜਾਪ ਪਾਠ ਹੋਇਆ ਹੈ ਉਪਰੰਤ ਗੁਰਬਾਣੀ ਦੇ ਕੀਰਤਨ ਹੋਇਆ ਹੈ ਰਾਗੀ ਸਿੰਘਾਂ ਰਾਹੀਂ ਜਿਹੜੇ ਕੋਈ ਮਾਈ ਭਾਈ ਉਸ ਸਮੇਂ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਸੀ ਜਿੰਨਾ ਕੁ ਸਮਾਂ ਹਾਜ਼ਰੀ ਭਰਦਿਆਂ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਹੈ ਉਹਨਾਂ ਕੁ ਲਾਹਾ ਲੈ ਲਿਆ ਅਤੇ ਉਹਨੇ ਕੁ ਸਮੇਂ ਨੂੰ ਵੀ ਸਫਲ ਕਰ ਲਿਆ ਹੈ। ਕੀਰਤਨ ਤੋਂ ਉਪਰੰਤ ਇੱਕ ਘੰਟਾ ਸਵਾ ਘੰਟਾ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ ਜੋ ਲੜੀਵਾਰ ਰੂਪ ਵਿੱਚ ਮੁੜ ਤੋਂ ਪ੍ਰਾਰੰਭ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲਦੇ ਹੋਏ ਸਿਆਲਕੋਟ ਹੁੰਦੇ ਹੋਏ ਜੋ ਬਟਾਲਾ ਸ਼ਹਿਰ ਹੈ ਇਸ ਤੋਂ ਬਾਹਰ ਬਾਹਰ ਜਿੱਥੇ ਇਹ ਚਲਨਾਮੇ ਮੰਦਰ ਹੈ ਸਿੱਧਨਾਥ ਜੀ ਨੂੰ ਜ਼ਿਆਦਾ ਮੰਨਦੇ ਪੂਜਦੇ ਹੈ। ਸ਼ਿਵਰਾਤਰੀ ਦਾ ਇੱਥੇ ਬੜਾ ਜੋੜ ਮੇਲਾ ਲੱਗਦਾ ਹੁੰਦਾ ਸੀ। ਸਿੱਧਨਾਥ ਗੋਰਖਨਾਥ ਦਾ ਜਨਮਦਿਨ ਜਾਣ ਕੇ ਇੱਥੇ ਸ਼ਿਵਰਾਤਰੀ ਵਾਲੀ ਉਹ ਰਾਤ ਨੂੰ ਤਸਾ ਦਿਨ ਦੇ ਸਮੇਂ ਬਹੁਤ ਇਕੱਠਿਆ ਹੁੰਦੇ ਸਨ ਅਤੇ ਆਪਣੀ ਬੜੀ ਪੂਜਾ ਕਰਾਉਂਦੇ ਸਨ। ਗੁਰੂ ਮਹਾਰਾਜ ਵੀ ਇਹਨਾਂ ਦਾ ਸਰਦਾਰ ਅਤੇ ਹਉਮੈ ਹੰਕਾਰ ਤੋੜਨ ਵਾਸਤੇ ਚਲੇ ਗਏ ਸੀ। ਇਸ ਤਰ੍ਹਾਂ ਜਿਵੇਂ ਇਹਨਾਂ ਦਾ ਹੰਕਾਰ ਤੋੜਿਆ ਉਹ ਆਪਾਂ ਪ੍ਰਸੰਗ ਬੜੇ ਵਿਸਾਰ ਨਾਲ ਦੋ ਤਿੰਨਾਂ ਦਿਨਾਂ ਵਿੱਚ ਸੁਣਿਆ। ਕੱਲ੍ਹ ਭੰਗਰਨਾਥ ਦਾ ਪ੍ਰਸੰਗ ਆਇਆ ਵੀ ਬਾਕੀ ਤਾਂ ਸਾਰੇ ਨਿਭ ਚੁੱਕ ਗਏ। ਇਹ ਬਹੁਤ ਆਕੜ ਕੰਨਾ ਜਿਹਾ ਸੀ, ਬੜਾ ਜ਼ਿਆਦਾ ਹੰਕਾਰੀ ਸੀ। ਇਹ ਤਾਂ ਸਿੱਧੇ ਹੀ ਵਾਰਨਿੰਗ ਦੇ ਕੇ ਕਹਿਣ ਲੱਗ ਪਿਆ ਹੈ, ਇਹ ਜਿਹੜੀ ਗੰਗਾ ਹੈ ਉਹਦਾ ਪ੍ਰਵਾਹ ਚੜ੍ਹਦੀ ਤਰਫ ਨੂੰ ਜਾਂਦਾ ਹੈ, ਕਿਤੇ ਅੱਜ ਤੱਕ ਸ਼ਿਪ ਦੀ ਤਰਫ ਗੰਗਾ ਦਾ ਪ੍ਰਵਾਹ ਗਿਆ। ਸੂਰਜ ਜਿਹੜਾ ਹੈ ਉਹ ਚੜ੍ਹਦੀ ਤਰਫ ਤੋਂ ਉਦੇ ਹੁੰਦਾ, ਸ਼ਿਪ ਦੀ ਤਰਫ ਤੋਂ ਤਾਂ ਨਹੀਂ ਕਿਤੇ ਚੜ੍ਹਿਆ ਹੈ। ਇਸ ਲਈ ਕਹਿੰਦੇ ਵੀ ਇਹ ਪੱਕੀ ਮਰਜ਼ਾਦਾ ਹੈ, ਜਿਹੜਾ ਸੁਮੇਰ ਪਰਬਤ ਹੈ ਉਹ ਵੀ ਉਸੇ ਉੱਚੇ ਖੜਾ ਹੈ। ਕਹਿੰਦੇ ਇਸੇ ਤਰ੍ਹਾਂ ਇਹ ਜਿਵੇਂ ਇਹ ਆਪਣੀ ਮਰਜ਼ਾਦਾ ਨਹੀਂ ਨਾ ਤੋੜ ਸਕਦੇ, ਇਸੇ ਤਰ੍ਹਾਂ ਮੈਂ ਵੀ ਆਪਣੀ ਮਰਜ਼ਾਦਾ ਵਿੱਚ ਪੱਕਾ ਹਾਂ ਵੀ ਇਹ ਜਿਹੜੇ ਗ੍ਰਿਸ਼ਤੀ ਗੁਰੂ ਗੁਰੂ ਨਾਨਕ ਹੈ, ਮੈਂ ਬਰਕਤ, ਮੈਂ ਘਰ ਬਾਰ ਛੱਡਿਆ, ਮੈਂ ਇਹਨਾਂ ਨੂੰ ਕਿਵੇਂ ਮੱਥਾ ਟੇਕਾਂ? ਇਹ ਤਾਂ ਉਲਟ ਗੱਲ ਹੈ, ਨਹੀਂ ਹੋ ਸਕਦੀ। ਕਹਿ ਕੇ ਫਿਰ ਆਕਾਸ਼ ਵੱਲ ਨੂੰ ਉੱਡ ਗਿਆ ਸੀ। ਜਦੋਂ ਦੇਖਿਆ ਵੀ ਮਹਾਰਾਜ ਨੇ ਵੀ ਇਹ ਨਹੀਂ ਸੂਰਤ ਆਉਂਦਾ, ਵਿਗੜੇ ਤਿਗੜੇ ਦਾ ਡੰਡਾ ਹੀ ਗੁਰੂ ਹੁੰਦਾ ਹੈ, ਵੀ ਇਹ ਨਹੀਂ ਸਮਝਾਇਆ ਸਮਝਾਇਆ, ਇਹਦੇ 'ਤੇ ਗਿਆਨ ਦੀ ਗੱਲ ਕੋਈ ਕੰਮ ਨਹੀਂ ਕਰਦੀ ਹੈ। ਫਿਰ ਮਹਾਰਾਜ ਨੇ ਆਪਣੇ ਚਰਨਾਂ ਦੀ ਖੜਾਵ ਨੂੰ ਅੱਗੇ ਕਰ ਦੀ ਵੀ ਤੂੰ ਇਹਨੂੰ ਸੁਧਾਰ, ਇਹਨੂੰ ਥੋੜ੍ਹੀ ਜਿਹੀ ਮੱਤ ਦੇ। ਚਲੀ ਗਈ ਹੈ ਕਿ ਜਾ ਕੇ ਉਹ ਸਿਰਜਾ ਗੰਜਾ ਸੀ ਟੁੱਟਣ ਜੀ ਹੈ ਸੀ, ਉੱਥੋਂ ਦੀ ਮਟੀ ਅਰਗੀ ਜਾ ਕੇ ਜਦੋਂ ਫੜਾ ਕਦੇ ਵੱਜੀ ਹੈ, ਚੀਕਾਂ ਨਿਕਲੀਆਂ, ਭਜਿਆ ਹੋਰ ਪਾਸੇ ਨੂੰ, ਜਿੱਧਰ ਨੂੰ ਜਾਂਦਾ ਉੱਧਰੋਂ ਹੀ ਵੱਜਦੀ ਹੈ। ਜਦੋਂ ਮਹਾਰਾਜ ਵੱਲ ਨੂੰ ਇੱਧਰ ਆਉਂਦਾ ਉਦੋਂ ਹਟ ਜਾਂਦੀ ਹੈ। ਕੀ ਹੰਭ ਹਾਰ ਕੇ ਚੰਗੀ ਤਰ੍ਹਾਂ ਉਹ ਖੜਾਉਂਦੀਆਂ ਜਿਹੜੀਆਂ ਉਹ ਸੱਟਾਂ ਚੋਟਾਂ ਜਿਹੀਆਂ ਖਾ ਕੇ ਅਖੀਰੀ ਗੁਰੂ ਮਹਾਰਾਜ ਦੇ ਚਰਨਾਂ 'ਤੇ ਅੱਡ ਕੇ ਕਹਿੰਦਾ ਬਖਸ਼ ਲਓ ਜੀ, ਮਾਫ਼ ਕਰਦੇ ਆ। ਗੋਰਖਨਾਥ ਕਹਿੰਦਾ ਵੀ ਇੰਨੀ ਕੜਾਈ ਬਿਨਾਂ ਤੁੰਬ ਨਹੀਂ ਰਹਿੰਦਾ ਸੀ, ਤੇਰੇ ਨਾਲ ਐਂ ਹੋਣੀ ਚਾਹੀਦੀ ਸੀ। ਬਾਕੀ ਜਿਹੜੇ ਪ੍ਰਾਣ ਨਾਥ ਹੈ, ਈਸ਼ਰ ਨਾਥ ਹੈ, ਗੋਪੀ ਚੰਦ ਹੈ, ਪਰਸਰੀ ਚੰਦ ਹੈ, ਮੰਗਲ ਨਾਥ ਹੈ, ਉਹ ਤੋਂ ਪਹਿਲਾਂ ਵੀ ਸਤਿਗੁਰੂ ਦੇ ਉੱਪਰ ਅਥਾਹ ਸ਼ਰਧਾ ਰੱਖਦੇ ਸੀ, ਉਹ ਪ੍ਰੇਮ ਪਿਆਰ ਨਾਲ ਤਾਂ ਬਚਨ ਵਿਲਾਸ ਕਰਦੇ ਰਹੇ ਆ। ਬਾਕੀ ਮਹਾਰਾਜ ਨਾਲ ਉਹਨਾਂ ਨੇ ਕੋਈ ਬਤੰਡਾ ਬਾਦ ਜਾਂ ਭੰਗਰਨਾਥ ਵਾਂਗੂ ਇਹੋ ਜਿਹਾ ਨਹੀਂ ਕੁਝ ਕਿਹਾ। ਪਿੱਛੇ ਵੀ ਪ੍ਰਸੰਗ ਹੈ ਵੀ ਜਦੋਂ ਇਹ ਸਿੱਧ ਨਾਥ ਜੀ ਸਵੇਰ ਪਰਬਤ ਉੱਪਰ ਮਹਾਰਾਜ ਕੋਲ ਆ ਕੇ ਪ੍ਰਸ਼ਨ ਕਰਦੇ ਸੀ, ਆ ਜੀ ਆ ਕੇ ਬਹੁਤ ਤਕਰਾਰ ਕਰਦੇ ਸੀ ਮਰਦਾਨਾ, ਫਿਰ ਬੋਲ ਪਿਆ ਕਹਿੰਦਾ ਮਹਾਰਾਜ ਤੁਸੀਂ ਕੁਝ ਕਹਿੰਦੇ ਨਹੀਂ ਹੈ, ਇਹ ਐਵੇਂ ਚੜ ਚੜਾਉਂਦੇ ਹੈ, ਮੈਨੂੰ ਮਹਾਰਾਜ ਜੀ ਆਗਿਆ ਕਰ ਦਿਉ, ਇੱਕ ਦਿਨ ਮੈਂ ਚੱਡੇ ਗਾਟੇ ਕਰ ਦਿੰਦਾ, ਆਪੇ ਫਿਰ ਨਹੀਂ ਮੁੜ ਕੇ ਮੋਹਣਾ। ਮਹਾਰਾਜ ਹੱਸ ਕੇ ਕਹਿੰਦਾ ਮਰਦਾਨੇ, ਇੱਥੇ ਚੱਡੇ ਗਾਟੇ ਵਾਲੀ ਗੱਲ ਨਹੀਂ ਹੈ, ਉਹਦਾ ਘਰਾਂ ਵਿੱਚ ਹੁੰਦਾ ਹੈ ਵੀ ਨਹੀਂ ਮੰਨੇ ਕਹਿੰਦੇ ਚਲੋ ਚੱਕੋ ਸਿੱਟੋ ਇਹਨੂੰ ਪਟਾ ਕੇ। ਇੱਥੇ ਤਾਂ ਵਿਚਾਰ ਵਟਾਂਦਰਾ ਹੈ, ਗਿਆਨ ਚਰਚਾ ਹੈ, ਉਹਦੇ ਨਾਲ ਇੱਕ ਦੂਸਰੇ ਨੂੰ ਉਹ ਆਪਣੇ ਸਿੱਧੇ ਰਸਤੇ ਪਾਉਣਾ, ਸਹੀ ਰਸਤੇ 'ਤੇ ਲਿਆਉਣਾ ਹੈ, ਹੋਰ ਕੋਈ ਐਸਾ ਨਹੀਂ। ਸੋ ਇਸ ਤਰ੍ਹਾਂ ਇਹ ਪਹਿਲਾਂ ਵੀ ਮਾਰ ਖਾ ਗਏ ਸੀ, ਪਰ ਫਿਰ ਦੂਜੀ ਵਾਰ ਹੁਣ ਇੱਥੇ ਚੱਲ ਬਟਾਲੇ ਇੱਥੇ ਖਾਧੀ, ਫਿਰ ਤਾਂ ਸਾਰਿਆਂ ਸਿੱਧਾਂ ਦੇ ਮਨਾਂ ਵਿੱਚ ਸ਼ਾਂਤੀ ਆ ਗਈ ਸੀ। ਸਿੱਧ ਬੋਲਣ ਸਿੱਧ ਸੋਭਾ ਚ ਤਾਂ ਨਾਨਕ ਤੇਰੀ ਵੱਡੀ ਕਮਾਈ, ਵੀ ਤੁਹਾਡੀ ਬਹੁਤ ਵੱਡੀ ਕਮਾਈ, ਅਬ ਤਾਂ ਪਰਮੇਸ਼ਰ ਰੂਪ ਹੀ ਹੋ। ਇਸ ਤਰ੍ਹਾਂ ਜਦੋਂ ਇਹ ਗਿਆਨ ਚਰਚਾ ਵਿੱਚ ਹੰਭ ਗਏ, ਸ਼ਕਤੀ ਵਿੱਚ ਵੀ ਇਹ ਸਕਸਤ ਖਾ ਗਏ, ਅੱਗੋਂ ਪੰਦਰਨਾਥ ਹੋਣੀ ਚਰਨੀ ਟੈ ਪਏ। ਫਿਰ ਜਿਹੜਾ ਗੋਰਖਨਾਥ, ਉਸਨੇ ਸਤਿਗੁਰੂ ਦੇ ਨਾਲ ਸਤਿਕਾਰ ਨਾਲ ਬਚਨ ਕੀਤਾ, ਕਹਿੰਦੇ ਮਹਾਰਾਜ ਕਲਯੁੱਗ ਦਾ ਸਮਾਂ ਹੈ, ਇਹਦੇ ਵਿੱਚ ਮਹਾਰਾਜ ਕਲਯੁੱਗ ਦੇ ਲੋਕਾਂ ਦਾ ਵਰਤਾਵਾ ਕੀ, ਅਸੀਂ ਤਾਂ ਸਿਰ ਪਰਬਤ ਤੇ ਰਹਿੰਦੇ ਜਾਂ ਪਹਾੜਾਂ ਗੁਫਾ ਵਿੱਚ ਬੜੇ ਰਹਿੰਦੇ ਹਾਂ, ਸਾਨੂੰ ਤਾਂ ਕੁਝ ਨਹੀਂ ਪਤਾ ਲੋਕਾਂ ਦੇ ਵਰਤ ਵਰਤਾਵੇ ਦਾ, ਤੁਸੀਂ ਮਹਾਰਾਜ ਸਾਰੀ ਧਰਤੀ 'ਤੇ ਵਿਚਰ ਕੇ ਆਏ ਹੋ, ਨਾ ਖੰਡਾਂ ਵਿੱਚ, ਸੱਤਾਂ ਦੀਪਾਂ ਵਿੱਚ, ਲਾਕਾਸ਼ਾਂ ਪਤਾਲਾਂ ਵਿੱਚ, ਤੁਹਾਨੂੰ ਤਾਂ ਵਰਤ ਵਰਤਾਵੇ ਦਾ ਪੂਰਾ ਪੂਰਾ ਪਤਾ ਹੋਊਗਾ, ਤੁਸੀਂ ਮਹਾਰਾਜ ਥੋੜ੍ਹਾ ਬਹੁਤ ਦੱਸੋ ਵੀ ਕਲਯੁੱਗ ਦੇ ਵਿੱਚ ਲੋਕਾਂ ਦਾ ਵਰਤ ਵਰਤਾਵਾ ਕਿਹੋ ਜਿਹਾ, ਕਲਯੁੱਗ ਦੇ ਪ੍ਰਭਾਵ ਕਰਕੇ ਜੀਵ ਕਿਹੋ ਜਿਹਾ ਕੁਝ ਕਰ ਕਰਾ ਰਹੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਲਯੁੱਗ ਦੇ ਪ੍ਰਭਾਵ ਕਰਕੇ ਲੋਕਾਂ ਦੀ ਕਰਮ ਕਿਰਿਆ ਦਾ ਵਰਤ ਵਰਤਾਵਾ ਦੱਸਿਆ ਵੀ ਆਹ ਹਾਲ ਹੋਇਆ ਪਿਆ ਹੈ। ਹੋ ਅੱਛਾ, ਸਲੋਕਾਂ ਰਾਹੀਂ ਆ ਰਿਹਾ ਹੈ, ਤਿੰਨ ਸਲੋਕ ਆ ਰਹੇ ਹੈ। ਇੱਕ ਆਸਾ ਦੀ ਵਾਰ ਦੇ ਵਿੱਚ ਆਉਂਦਾ ਜਿਹੜਾ ਪਹਿਲਾਂ ਉਚਾਰਿਆ ਮਹਾਰਾਜ ਨੇ, ਦੂਜਾ ਆਉਂਦਾ ਉਹ ਮਾਝ ਦੀ ਵਾਰ ਵੀ, ਤੀਸਰਾ ਆਉਂਦਾ ਰਾਮ ਕਲੀ ਦੀ ਵਾਰ ਦੇ ਵਿੱਚ। ਤਿੰਨੇ ਸਲੋਕ ਜਿਵੇਂ ਮਹਾਰਾਜ ਨੇ ਉਚਾਰਨ ਕਰਕੇ ਸਿੱਧਾ ਨਾਥਾਂ ਨੂੰ ਕਲਯੁਗਲੇ ਲੋਕਾਂ ਦਾ ਵਰਤਾਰਾ ਨੇ ਖੋਲ੍ਹ ਖੋਲ੍ਹ ਕੇ ਦੱਸਿਆ ਹੈ। ਜਿਹੜੇ ਕੋਈ ਇਹ ਪੜ੍ਹ ਲੈਣਗੇ, ਸੁਣ ਲੈਣਗੇ, ਸਮਝਣਗੇ ਵੀ ਹਾਂ ਬਿਲਕੁਲ, 16 ਨੇ ਮਹਾਰਾਜ ਦੇ ਬੱਚਿਆਂ ਨੇ ਯਥਾਰਥ ਹੈ, ਕੋਈ ਇਹਦੇ ਵਿੱਚ ਰਤਾ ਜਿੰਨਾ ਵੀ ਲਾਹਜਵੇ 'ਚ ਵੀ ਇਹ ਨਹੀਂ ਮਹਾਰਾਜ ਦਾ ਸਲਬ ਠੀਕ, ਖਿੜੇ ਮੱਥੇ ਸਭ ਪ੍ਰਵਾਨ ਕਰਨਗੇ ਵੀ ਹਾਂ ਠੀਕ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਲਯੁੱਗ ਦੇ ਅੰਤ ਦੇ ਸਮੇਂ ਦੀ ਸਾਰੀ ਉਹ ਕਹਾਣੀ ਲਿਖੀ ਹੈ, ਨਿਹ ਕਲੰਕ ਜਦੋਂ ਹੋਣਾ ਹੈ ਉਦੋਂ ਕੀ ਸਮਾਂ ਹੋਊਗਾ, ਕਿਹੋ ਜਿਹਾ ਲੋਕਾਂ ਦਾ ਵਰਤ ਵਰਤਾਵਾ ਹੋਊ, ਉਹ ਬਹੁਤ ਖੋਲ੍ਹ ਖੋਲ੍ਹ ਕੇ ਲਿਖਿਆ ਹੋਇਆ ਹੈ ਦਸਵੇਂ ਗ੍ਰੰਥ ਸਾਹਿਬ ਦੇ ਵਿੱਚ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਲਯੁੱਗ ਦੇ ਲੋਕਾਂ ਦਾ ਵਰਤ ਵਰਤਾਰਾ ਖੋਲ੍ਹ ਖੋਲ੍ਹ ਲਿਖਿਆ ਹੈ। ਉਹ ਜਿਵੇਂ ਆਉਂਦਾ ਆਪਾਂ ਸੁਣੀਏ ਮਨ ਲਾ ਕੇ। ਸਲੋਕ ਮਹੱਲਾ ਪਹਿਲਾ, ਸੱਚ ਕਾਲ ਕੂੜ ਵਰਤਿਆ। ਗੁਰੂ ਮਹਾਰਾਜ ਕਹਿੰਦੇ ਵੀ ਗੋਰਖਨਾਥ, ਇਹ ਕਲਯੁੱਗ ਦੇ ਸਮੇਂ ਵਿੱਚ ਲੋਕਾਂ ਦਾ ਵਰਤ ਵਰਤਾਵਾ ਹੈ ਵੀ ਸੱਚ ਦਾ ਤਾਂ ਕਾਲ ਹੀ ਪੈ ਗਿਆ, ਵੀ ਇੱਥੇ ਸੱਚ ਸੁੱਚ ਨਹੀਂ ਕੋਈ ਬੋਲਦਾ ਹੈ, ਉਹ ਜਿਵੇਂ ਕੂੜ ਫੇਰਾ ਪ੍ਰਧਾਨ ਬੇਲਾ ਲੋ, ਕਲਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੋ, ਵੀ ਕਲਯੁਗ ਦੇ ਸਰੀਰ ਰੂਪੀ ਰਥ ਸਾਰੇ ਅੱਗੇ ਕਹਿੰਦੇ ਅੱਗ ਦੇ ਬਣੇ ਹੈ, ਮਾੜਾ ਜਿਹਾ ਕਿਸੇ ਨੂੰ ਚਲਾਓ ਸੀ ਬੁਲਾਓ ਸੀ ਅੱਗ ਹੀ ਖੜਦਾ, ਕ੍ਰੋਧ ਵਿੱਚ ਆਉਂਦਾ, ਮਾੜਾ ਜਿਹਾ ਬੱਚੇ ਨੂੰ ਛੇੜੇ ਵੀ ਕਹੂਗਾ ਹੁਣ ਜਾ ਬਾਪੂ ਨੇ ਮੈਂ ਗੱਡੀ ਹੇਠਾਂ ਛੂੰ, ਮੈਂ ਖਾ ਕੇ ਮਰ ਜਾਊਂ, ਯਾਨੀ ਉਹਦਾ ਹੀ ਭੁੜਕਦਾ ਵੀ ਕਲਯੁੱਗ ਸਰੀਰ ਸਾਰੇ ਅੱਗ ਦੇ ਬਣੇ ਪਏ, ਕੁਹਾਨ ਕਹਾਉਂਦਾ ਨਹੀਂ ਕਿਸੇ ਨੂੰ ਮਾੜਾ ਜਿਹਾ ਵੀ ਕਹੋ ਸਹੀ, ਤੁਸੀਂ ਬੱਚੇ ਨੂੰ ਕਹੋ ਪੈਂਦਾ ਟੁੱਟ ਕੇ। ਇਉਂ ਕਲਯੁੱਗ ਵਿੱਚ ਕਹਿੰਦੇ ਸੱਚ ਦਾ ਤਾਂ ਕਾਲ ਪੈ ਗਿਆ, ਕੋਈ ਨਹੀਂ ਕਿਤੇ ਸੱਚ ਬੋਲਦਾ ਦਿਸਦਾ ਹੈ, ਲੋਕਾਂ ਨੇ ਝੂਠ ਦਾ ਨਾਂ ਸ਼ਾਸਤਰ ਰੱਖ ਲਿਆ, ਰਾਜਨੀਤੀ ਰੱਖ ਲਿਆ, ਜਿਹੜੇ ਵੱਡੇ ਵੱਡੇ ਝੂਠ ਬੋਲਣੇ ਆ ਨਾ, ਗੱਪ ਵੱਢਣੇ ਆ, ਕਹਿੰਦੇ ਜੀ ਸਿਆਸਤ ਹੈ ਇਹ, ਕਲਯੁਗ ਦੇ ਵਿੱਚ ਐਂ ਚੱਲਦੀ ਸਿਆਸਤ। ਵੈਸੇ ਸੱਚ ਬੋਲਣ ਵਾਲਾ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਸੱਚ ਦਾ ਤਾਂ ਕਾਲ ਪੈ ਗਿਆ, ਅਤੇ ਝੂਠ ਦਾ ਜਿਹੜਾ ਵਰਤ ਵਰਤਾਵਾ ਹੋ ਰਿਹਾ, ਝੂਠ ਦਾ ਬੋਲਬਾਲਾ ਹਰ ਪਾਸੇ ਹੀ ਹੈ। ਕਲ ਕਾਲਖ ਬੇਤਾਲ, ਅਤੇ ਕਲਯੁਗ ਦੇ ਵਿੱਚ ਜਿੰਨੇ ਜੀਵ ਹੈ ਸਾਰੇ ਕਹਿੰਦੇ ਪਾਪਾਂ ਦੀ ਕਾਲਖ ਕਰਕੇ, ਪਾਪਾਂ ਕਰਕੇ ਬੇਤਾਲ ਹੀ ਹੋ ਰਿਹਾ, ਭੂਤ ਨਹੀਂ ਹੋ ਰਿਹਾ, ਭੂਤਨੇ ਬਣ ਰਹੇ। ਭੂਤ ਕਿਤੇ ਟਿਕਟਾ ਟੁੱਕਦਾ ਨਹੀਂ ਨਾ ਹੁੰਦਾ, ਖੜਦਾ ਨਹੀਂ ਹੁੰਦਾ, ਇਹ ਵੀ ਕਲਯੁਗ ਦਾ ਨਹੀਂ ਕਿ ਕਦੇ ਪੜਦੇ ਹੀ ਫਿਰਦੇ ਨੇ। ਉਹ ਕਿਸੇ ਸਿਆਣੇ ਵਿਦਵਾਨ ਤੋਂ ਜਿਹੜਾ ਫਿਲਾਸਫਰ ਸੀ, ਉਹ ਤੋਂ ਪੁੱਛਿਆ, ਪੁੱਛਦਾ ਕਹਿੰਦੇ ਵੀ ਤੁਸੀਂ ਫਿਲਾਸਫਰ ਹੋ, ਵੀ ਅਸੀਂ ਸੁਣਿਆ ਵੀ ਪਹਿਲਾਂ ਭੂਤ ਪ੍ਰੇਤ ਰਾਤ ਨੂੰ ਫਿਰਦੇ ਫਿਰਾਉਂਦੇ ਹੁੰਦੇ, ਕਈਆਂ ਨੂੰ ਦਿਸ ਪੈਂਦੇ ਸੀ, ਅਤੇ ਹੋਰ ਜਿਹੜੇ ਆ ਦੂਜੇ ਸਲੇਡੇ ਸਲੂਡੇ ਜਿਹੇ ਫਿਰਦੇ ਹੁੰਦੇ ਸੀ, ਵੀ ਉਹ ਰਾਤ ਨੂੰ ਘਾ ਜਾਂਦੇ ਹੁੰਦੇ ਸੀ। ਹੁਣ ਤਾਂ ਨਾ ਸਲੇਡੇ ਸਲੂਡੇ ਆ, ਨਾ ਭੂਤ ਭਾਲ ਦਿਸਦੇ ਆ ਕਿਤੇ, ਵੀ ਇਹ ਕਿੱਧਰ ਨੂੰ ਗਏ। ਉਹ ਹੱਸ ਕੇ ਕਹਿਣ ਲੱਗਾ, ਹੁਣ ਮਨੁੱਖ ਹੀ ਭੂਤ ਬਣ ਗਏ, ਕਹਿੰਦੇ ਉਹਨਾਂ ਦੀ ਹੁਣ ਲੋੜ ਨਹੀਂ, ਇਹਨਾਂ ਦੇ ਵਿੱਚ ਆ ਗਏ ਉਹ ਭੂਤ। ਇਹ ਕਲਯੁਗ ਦੇ ਜਿੰਨੇ ਜੀਵ ਹੈ ਸਾਰੇ ਭੂਤ ਨੇ ਹੋ ਰਹੇ। ਗੁਰੂ ਮਹਾਰਾਜ ਕਹਿ ਰਹੇ ਆ ਕਲ ਕਾਲਕ ਬੇਤਾ, ਕਲਯੁਗ ਦੇ ਜਿੰਨੇ ਜੀਵ ਪਾਪਾਂ ਕਰਕੇ ਸਭ ਭੂਤ ਹੀ ਬਣ ਰਹੇ ਆ, ਭਟਕ ਰਹੇ ਬੀਓ ਬੀਜ ਪੱਤ ਲੈ ਗਏ। ਹਾਂ, ਪਹਿਲੇ ਸਮਿਆਂ ਦੇ ਵਿੱਚ ਜਿੰਨੇ ਜੀਵ ਸੀ ਉਹ ਕਹਿੰਦੇ ਚੰਗਾ ਬੀਜ ਬੀਜ ਕੇ ਆਪਣੀ ਇੱਜ਼ਤ ਹੋਰ ਉਹਨੂੰ ਲੈ ਕੇ ਪ੍ਰਲੋਕ ਨੂੰ ਚਲੇ ਗਏ। ਸਤਯੁਗ ਦੇ ਵਿੱਚ ਯੋਗ ਰੂਪ ਜਿਹੜਾ ਬੀਜ ਹੈ, ਬੇਅੰਤ ਲੋਕਾਂ ਨੇ ਬੀਜਿਆ, ਬੇਅੰਤ ਯੋਗ ਕੀਤਾ, ਉਹ ਯੋਗ ਰੂਪ ਜਿਹੜਾ ਬੀਜ ਬੀਜ ਕੇ ਯੋਗ ਕਰਕੇ ਆਪਣੀ ਇੱਜ਼ਤ ਰੂਪ ਨੂੰ ਲੈ ਕੇ ਪ੍ਰਲੋਕ ਨੂੰ ਚਲੇ ਜਿਹਦੇ ਸਹਿਤ ਗਏ। ਜਿਹੜਾ ਤ੍ਰੇਤਾ ਯੁਗ ਆਇਆ ਹੈ ਉਦੋਂ ਜੱਗ ਵਗੈਰਾ ਬੀਜ ਬੀਜਿਆ, ਜੱਗ ਲੋਕਾਂ ਨੇ ਬਹੁਤ ਕੀਤੇ, ਇਸ ਤਰ੍ਹਾਂ ਜੱਗ ਕਰਨ ਨੂੰ ਬੀਜ ਬੀਜ ਵੀ ਕੇ ਆਪਣੀ ਇੱਜ਼ਤ ਰੋਸ ਨੂੰ ਲੈ ਗਏ, ਇੱਜ਼ਤ ਰੋਸ ਸੈਰ ਚਲੇ ਗਏ ਪ੍ਰਲੋਕ ਨੂੰ। ਜਦੋਂ ਦੁਆਪਰ ਆਇਆ ਉਦੋਂ ਕਹਿੰਦੇ ਪੂਜਾ ਰੂਪ ਬੀਜ ਬੀਜਿਆ ਲੋਕਾਂ ਨੇ, ਸੋਲ੍ਹਾਂ ਪ੍ਰਕਾਰ ਦੀ ਪੂਜਾ ਰੂਪ ਬੀਜ ਬੀਜ ਕੇ ਲਾਹਾ ਖੱਟ ਕੇ ਆਪਣੀ ਇੱਜ਼ਤ ਅਵਰੋਸ ਸਹਿਤ ਪ੍ਰਲੋਕ ਨੂੰ ਉਹ ਚਲੇ ਗਏ, ਆਪਣੀ ਇੱਜ਼ਤ ਲੈ ਕੇ ਪ੍ਰਲੋਕ ਨੂੰ ਉਹ ਗਏ ਹਨ। ਆਪ ਕਿਉਂ ਉਗਵੈ ਦਾਲ, ਕਹਿੰਦੇ ਹੁਣ ਉਹ ਵੀ ਬੀਜ ਕਿਵੇਂ ਉੱਗ ਸਕਦਾ ਹੈ। ਭਾਵ ਜਿਹੜਾ ਕੋਈ ਸਰਯੁਗ ਦੇ ਵਿੱਚ ਯੋਗ ਰੂਪ ਬੀਜ ਬੀਜਦੇ ਸੀ, ਯੋਗ ਕਰਦੇ ਸੀ, ਉਹਦਾ ਫਲ ਪੈਦਾ ਹੋ ਜਾਂਦਾ, ਲਾਭ ਹੋ ਜਾਂਦਾ। ਰੇਤੇ ਵਿੱਚ ਜੱਗ ਵਗੈਰਾ ਬੀਜ ਬੀਜਦਾ ਸੀ, ਜਦੋਂ ਵਿਧੀ ਸਹਿਤ ਕੋਈ ਕਰਦਾ ਸੀ ਤੇ ਉਹ ਸੰਪੂਰਨ ਹੋ ਜਾਂਦਾ, ਸੰਕੜੇ ਹਲ ਬਚ ਜਾਂਦੇ, ਲੋਕਾਂ ਵਿੱਚ ਪਤਾ ਚੱਲ ਜਾਂਦਾ ਵੀ ਇਹਦਾ ਵੀ ਜੱਗ ਸੰਪੂਰਨ ਹੋ ਗਿਆ, ਵਿਘਨ ਕੋਈ ਵੀ ਨਹੀਂ ਪਿਆ। ਰੇਤੇ ਵਿੱਚ ਇਸੇ ਤਰ੍ਹਾਂ ਪੂਜਾ ਰੂਪ ਬੀਜ ਬੀਜਦੇ ਸੀ, ਉਹ ਉੱਗ ਪੈਂਦਾ ਸੀ, ਪੂਜਾ ਦਾ ਕੀਤੀ ਦਾ ਫਲ ਪੂਰਾ ਪੂਰਾ ਮਿਲ ਜਾਂਦਾ ਸੀ, ਕਿਉਂਕਿ ਉਹ ਪੂਰਾ ਵਿਧੀ ਪੂਰਵ ਕਰਦੇ ਸੀ। ਇੱਥੇ ਤਾਂ ਹੁਣ ਜਿਹੜੀ ਪੂਜਾ ਹੈ ਨਾ, ਉਹ ਵੀ ਦਿਖਾਵੇ ਦੀ ਹੈ, ਕੋਈ ਨਹੀਂ ਹੈ ਵੀ ਅੰਦਰੋਂ ਸਹੀ ਰੂਪ ਦੇ ਵਿੱਚ ਪੂਜਾ ਹੋਇਆ। ਪਾਠ ਪੂਜਾ ਵੀ ਲੋਕਾਂ ਨੂੰ ਕਰਾਉਂਦੇ ਆ, ਇੱਕ ਦੂਸਰੇ ਨੂੰ ਰੀਸ ਰੂਸ ਦੀ ਹੈ, ਹੋਰ ਉਹ ਤਾਂ ਸ਼ਰਾਬਾਂ ਦੇ ਪੀਪੇ ਹੀ ਹੈ, ਬੱਕਰੇ ਬਜੂਕਦੇ ਅੰਡੇ ਖਾਂਦੇ ਨੇ, ਕਿਹੜੀ ਪੂਜਾ ਇਹਨਾਂ ਦੀ। ਦੇਖ ਲਓ ਖੰਡ ਪਾਠ ਨੂੰ ਨਾਲੇ ਪੂਜਾ ਕਰਨਗੇ, ਮਗਰੋਂ ਨਾਲ ਹੀ ਮੱਛੀਆਂ, ਨਾਲ ਹੀ ਬੱਕਰੇ, ਨਾਲ ਹੀ ਅੰਡੇ, ਨਾਲ ਹੀ ਸ਼ਰਾਬਾਂ ਦੇ ਡਰਾਮਾਂ ਦੇ ਡਰਾਮ, ਇਹਨਾਂ ਦੀ ਪੂਜਾ ਕਰ। ਉਹ ਚੱਲਿਆ ਗਿਆ ਪੂਜਾ ਵਾਲਾ ਕੰਮ। ਮੈਂ ਹੁਣ ਤਾਂ ਇੱਕ ਦਿਖਾਵਾ, ਮੈਂ ਵੀ ਪੜਾਤਾ ਖੰਡ ਪਾਠ, ਮੈਂ ਵੀ ਪਾਠ ਕਰਾ ਕੇ ਖਰੀਆਂ ਹੈ। ਮਹਾਰਾਜ ਕਹਿੰਦੇ ਵੀ ਜੇ ਇੱਕ ਹੈ ਨਹੀਂ ਜੀ, ਉਹ ਜੇ ਆਪਣਾ ਜੀ ਵੀ ਉਹ ਕਿਉਂ ਉਹ ਕਵੈ ਦਾਲ, ਹੁਣ ਕਹਿੰਦੇ ਕਿਵੇਂ ਉੱਗ ਸਕਦਾ, ਪੈਦਾ ਹੋ ਸਕਦਾ, ਜਗ ਕੀਤਾ ਕਿਵੇਂ ਸੰਪੂਰਨ ਹੋ ਸਕਦਾ, ਕਿਉਂਕਿ ਆਲਣਾ ਆ ਜਾਂਦਾ ਦੈਂ ਤੋਂ ਕੁਰਸੀਆਂ 'ਤੇ ਬਹਿ ਬਹਿ ਕੇ ਫਿਰ ਪੀਂਦਾ, ਗਾਉਣ ਵਾਲੀ ਆ ਜਾਂਦੀ ਹੈ, ਉਹ ਫਿਰ ਡਾਂਸ ਕਰਦੀ ਘਰ ਆ ਕੇ, ਉੱਥੇ ਫਰਕ ਹੀ ਪੈਦਾ ਹੋਣਾ, ਉਹਨੇ ਖੰਡ ਪਾੜ 'ਤੇ ਨਹੀਂ ਲੱਗੇ ਹੋਣੇ, ਜਿੰਨੇ ਮਗਰੋਂ ਲੱਖਾਂ ਉੱਧਰ ਰੋੜ ਦੇਣੇ। ਫਿਰ ਕਹਿਣਗੇ ਘਰੇ ਮਹਾਰਾਜ ਜਦੋਂ ਦਾ ਖੰਡ ਪਾਠ ਕਰਾਇਆ ਬਾਅਦ ਵਿੱਚ ਬੇਚੈਨੀ ਬੜੀ ਹੈ, ਅਸ਼ਾਂਤ ਬੜੀ, ਜਿਹੜਾ ਜਿਹਨਾਂ ਨੇ ਮਾਰੇ ਹੁਣ ਤੇ ਖਾਧੇ ਬੇਚੈਨ ਕੀਤਾ, ਚੀਕਾਂ ਮਰਾਈਆਂ ਤਾਂ ਤੁਹਾਡੀਆਂ ਨਹੀਂ ਬਚਣਗੀਆਂ, ਬਚਣਗੀਆਂ ਜਾਣੀ ਖਰੀਆਂ ਹੈ। ਪਰ ਇਸ ਨੂੰ ਲੋਕ ਜਦੋਂ ਕੋਈ ਸੁਣਾਉਂਦਾ ਨਾ ਗਿਆਨੀ, ਔਖੇ ਬਹੁਤ ਹੁੰਦੇ ਹੈ ਸਲੋਣਾ ਨੇ, ਜਿਹੜੇ ਸਿਆਣੇ ਉੱਥੇ ਕਹਿੰਦੇ ਵੀ ਗੱਲ ਤਾਂ ਠੀਕ ਹੈ ਮਹਾਰਾਜ ਦੇ ਬਚਨ ਜਥਾ, ਵੀ ਅਬ ਕਿਉਂ ਉਗਵੈ, ਇਹ ਜੋ ਕੀਤਾ ਕਿਵੇਂ ਉੱਗ ਸਕਦਾ, ਕਿਵੇਂ ਸਫਲ ਹੋ ਸਕਦਾ ਹੈ, ਐਵੇਂ ਬਗਲੇ ਨੂੰ ਧਿਆਨ ਜਿਹਾ ਲਾ ਕੇ ਦਿਖਾਉਂਦੇ ਵੀ ਅਸੀਂ ਯੋਗ ਕਰ ਰਹੇ ਹਾਂ, ਨੱਕ ਜਿਹਾ ਫੜ ਕੇ ਜਿਵੇਂ ਪੰਡਿਤ ਕਹਿੰਦਾ ਸੀ ਤਿੰਨ ਸੂਰਜ ਅਤੇ ਤਿੰਨ ਲੋਕ ਸੁੱਜਦੇ ਹੈ, ਕਦੇ ਹੱਦ ਹੋ ਗਈ ਵੀ ਤਿੰਨ ਲੋਕ ਸੋਚਦੇ, ਅੱਖਾਂ ਮੀਚ ਕੇ ਅਤੇ ਨੱਕ ਫੜ ਕੇ, ਜਦੋਂ ਵੇਖਿਆ ਵੀ ਉਹ ਤਿੰਨ ਲੋਕ ਤਾਂ ਸੀ, ਪਿਛਲੇ ਪਾਸੇ ਪਿਆ ਖਜ਼ਾਨਾ ਉਹਦਾ ਵੀ ਨਹੀਂ ਪਤਾ ਹੈ, ਜਿਹੜਾ ਚੱਕ ਕੇ ਸਾਜੋ ਸਮਾਨ ਜਾਂ ਪਾਸੇ ਰੱਖਿਆ ਭਾਈ ਵਾਲੇ ਰਾਹੀਂ ਉਹਦਾ ਵੀ ਨਹੀਂ ਪਤਾ ਹੈ। ਉਹ ਇਹ ਵੀ ਅਸੀਂ ਇਸ ਕਰਕੇ ਜਿਹੜੀ ਕੋਈ ਪੂਜਾ ਹੈ ਨਾ, ਇਹ ਵੀ ਇੱਥੇ ਕਲਯੁਗ ਵਿੱਚ ਸਫਲ ਨਹੀਂ, ਇਹ ਵੀ ਦਿਖਾਵੇ ਦੀ ਹੈ, ਉਹ ਕਰਦਾ ਸੀ ਬੈਠ ਕੇ, ਜੇ ਇੱਕ ਹੋਏ ਤਾਂ ਉਗਵੈ ਇੱਕ ਉਗਵੈ ਦਾਲ, ਵੀ ਹੁਣ ਕਿਵੇਂ ਕਹਿੰਦੇ ਉੱਗੇ ਪੂਜਾ ਵੀ ਕਿਵੇਂ ਸਫਲੀ ਹੋਵੇ, ਕਿਉਂਕਿ ਨਾ ਤਾਂ ਉਹ ਪੂਜਾ ਦਾ ਜਿਹੜਾ ਸਾਧਨ ਹੈ ਢੰਗ ਤਰੀਕਾ ਉਹਦਾ ਪੂਰਾ ਪੂਰਾ ਲੋਕਾਂ ਨੂੰ ਪਤਾ ਵੀ ਕਿਵੇਂ ਕਰਾਈਦਾ, ਫਿਰ ਬਾਕੀ ਲੋਕਾਂ ਨੂੰ ਵਿਧੀ ਦਾ ਵੀ ਕੋਈ ਨਹੀਂ ਹੈਗਾ ਵੀ ਆਹ ਵਿਧੀ ਹੈ ਪੂਜਾ ਦੀ, ਇਹ ਜਗ ਦੀ ਯੋਗ ਦੀ, ਉਹ ਸਭ ਦਾਲ ਹੋਇਆ ਪਿਆ, ਇਹ ਯੋਗ ਜਗ ਪੂਜਾ ਆਦਿਕ। ਇਸ ਕਰਕੇ ਕਹਿੰਦੇ ਉਹ ਵੀ ਨਾ ਪੂਜਾ ਕੀਤੀ ਦੀ ਸਫਲ ਉਹਦਾ ਫਲ ਮਿਲਦਾ, ਨਾ ਜਗ ਕੀਤੇ ਦਾ ਫਲ, ਨਾ ਜੋ ਕੀਤੇ ਦਾ ਫਲ ਮਿਲਦਾ। ਜਿਵੇਂ ਦਾਲ ਜਿਹੜੀ ਹੋ ਜਾਏ ਨਾ ਦਾਣੇ ਦੀ ਬੀਜ ਦੀ, ਉਹ ਉੱਗਦੀ ਹੀ ਨਹੀਂ ਹੁੰਦੀ, ਦਾਲ ਸਾਬਤ ਹੀ ਉੱਗਦਾ। ਹਾਂ ਸਾਧਨ ਜਿਹੜਾ ਸਹੀ ਸਹੀ ਢੰਗ ਨਾਲ ਕੀਤਾ ਜਾਏ, ਵਿਧੀ ਪੂਰਵ ਕੀਤਾ ਜਾਏ, ਫਿਰ ਉਹਦਾ ਫਲ ਮਿਲਦਾ। ਜਿਵੇਂ ਦਾਣੇ ਨੂੰ ਸਹੀ ਢੰਗ ਨਾਲ ਬੀਜੀਏ, ਸਹੀ ਢੰਗ ਨਾਲ ਉਹਦੀ ਦੇਖ ਰੇਖ ਕਰੀਏ, ਸਮੇਂ ਅਨੁਸਾਰ ਪਾਣੀ ਲਾਈਏ, ਉਹ ਗੋਡੀ ਵਗੈਰਾ ਕਰੀਏ, ਜਦੋਂ ਆਪਾਂ ਪੂਜਾ ਉਸ ਸਹੀ ਸਲਾਮਤੀ ਉਹਨੂੰ ਵੱਢ ਲਈਏ, ਫਿਰ ਪੂਰਾ ਉਹ ਫਲ ਦਿੰਦਾ ਹੈ। ਇਸ ਕਰਕੇ ਉਗਵੈ ਦਾਲ, ਹੁਣ ਤਾਂ ਇਹ ਦਾਲ ਹੋ ਗਏ ਬੀਜ, ਭਾਵੇਂ ਕੋਈ ਸਫਲ ਨਹੀਂ ਹੋਇਆ, ਕੋਈ ਉੱਗ ਨਹੀਂ ਰਿਹਾ, ਫਲ ਨਹੀਂ ਦੇ ਰਹੇ, ਯੋਗ ਵਗੈਰਾ ਜਗ ਤੇ ਪੂਜਾ ਆਦਿਕ। ਜੇ ਇੱਕ ਹੋਏ ਤਾਂ ਉਗਵੈ, ਭਲਾ ਇੱਕ ਬੀਜ ਕੋਈ ਸਬੂਤਾ ਹੋਵੇ, ਭਾਵ ਜਿਹੜਾ ਕੋਈ ਯੋਗ ਹੈ ਉਹ ਇੱਕ ਕਰਮ ਰੂਪ ਬੀਜ ਹੈ, ਉਹ ਹੋਵੇ ਤਾਂ ਉੱਗ ਬੀਜ ਸਕਦਾ ਹੈ, ਸਾਧਨ ਸਹੀ ਹੋਵੇ ਜਾਂ ਯੋਗ ਦਾ ਕਰਨ ਦਾ, ਅਤੇ ਫਿਰ ਉਹ ਵਿਧੀ ਵੀ ਪੂਰੀ ਆਉਂਦੀ ਹੋਵੇ, ਯੋਗ ਕਰਨ ਦੀ ਤਰੀਕਾ ਪੂਰਾ ਹੋਵੇ, ਪਹਿਲਾਂ ਤਾਂ ਉਹ ਯੋਗ ਦਾ ਗਿਆਨ ਪੂਰਾ ਹੋਵੇ, ਅਤੇ ਨੇਤੀ ਧੋਤੀ ਬਾਸੀ ਆਦਿਕ ਦੀ ਜਿਹੜੀ ਕਿਰਿਆ ਹੈ ਉਹ ਕਿਵੇਂ ਕਰਨੀ ਹੈ, ਉਹਦਾ ਸਾਧਨ ਦਾ ਜਿਹੜਾ ਗਿਆਨ ਹੈ ਉਹ ਪੂਰਾ ਹੋਵੇ, ਫਿਰ ਉਹਦੀ ਜਿਹੜੀ ਵਿਧੀ ਹੈ ਢੰਗ ਤਰੀਕਾ ਹੈ, ਇੰਨੀਆਂ ਮਾਤਰਾ ਓਂਕਾਰ ਦੀਆਂ ਕਰਕੇ ਫਿਰ ਸਵਾਸਾਂ ਨੂੰ ਦਸਵੇਂ ਦੁਆਰ ਵਿੱਚ ਲਿਜਾਣਾ ਹੈ, ਅਤੇ ਇੰਨਾ ਸਮਾਂ ਓਂਕਾਰ ਦਾ ਉਚਾਰਨ ਕਰਕੇ ਉੱਥੇ ਸਵਾਸਾਂ ਨੂੰ ਟਿਕਾਉਣਾ ਹੈ, ਇੰਨੇ ਵਾਰੀ ਓਂਕਾਰ ਦਾ ਉਚਾਰਨ ਕਰਕੇ ਸਵਾਸਾਂ ਨੂੰ ਹੇਠਾਂ ਲਿਆਉਣਾ ਹੈ, ਉਹ ਵਿਧੀ ਤਰੀਕਾ ਹੈ ਨਾ। ਉਹ ਕਹਿੰਦੇ ਉਹ ਜੇ ਕਦਾ ਕੋਈ ਹੋਵੇ ਸਾਬਤ, ਉਹ ਸਾਧਨ ਹੋਵੇ, ਵਿਧੀ ਹੋਵੇ ਜਗ ਦਾ ਅਤੇ ਪੂਜਾ ਦਾ, ਸ ਸਾਧਨ ਪੂਰਾ ਗਿਆਨ ਹੋਵੇ ਫਿਰ ਉਹ ਵਿਧੀ ਵੀ ਹੋਵੇ ਉਸ ਤਰ੍ਹਾਂ। ਫਿਰ ਕਹਿੰਦੇ ਉਗ ਵੀ ਸਕਦਾ ਹੈ ਰੁੱਤੀ ਹੂਰਤ ਹੋ, ਪਰ ਫਿਰ ਵੀ ਕਹਿੰਦੇ ਰੁੱਤਾਂ ਵਿੱਚ ਉਹ ਬੀਜ ਦੀ ਰੁੱਤ ਹੋਵੇ। ਰੁੱਤ ਅਨੁਸਾਰ ਹੀ ਬੀਜ ਪੁੱਜਦਾ ਹੁੰਦਾ, ਜੇ ਕੁਰੁੱਤਾ ਜਿਹਾ ਬੀਜ ਦੀ ਉਗ ਤਾਂ ਪਊਗਾ ਪਰ ਉਹਨੂੰ ਫਲ ਨਹੀਂ ਲੱਗਦਾ ਹੁੰਦਾ। ਹੁਣ ਕਣਕ ਜੀ ਲੋਕਾਂ ਨੇ ਵੱਢਤੀ, ਜਦੋਂ ਪਾਣੀ ਜਿਹਾ ਲਾਉਣਗੇ ਨਾ ਉਦੋਂ ਕਣਕ ਉੱਗ ਪੂਗਾ, ਉਹਨੂੰ ਕੁਛ ਛਿੱਟੇ ਥੋੜ੍ਹਾ ਲੱਗ ਜਾਂਦੇ ਹੈ ਕਿਉਂਕਿ ਉਹ ਕੁਰੁੱਤ ਹੈ, ਰੁੱਤ ਵਿੱਚ ਹੀ ਹੁੰਦਾ ਉਹ, ਕੁਰੁੱਤਾ ਨਹੀਂ ਹੁੰਦਾ। ਕੁਰੁੱਤਾ ਬੀਜ ਬੀਜੇ ਨਹੀਂ ਜੰਮੇ, ਸਭ ਲਾਹਾ ਮੂਰ ਗੁਮਾਏ ਦਾ ਬਾਣੀ ਵਿੱਚ ਲਿਖਿਆ ਵੀ ਬੇਰੁੱਤਾ ਕੋਈ ਬੇਮੌਸਮਾਂ ਬੀਜ ਬੀਜਦੇ ਉਹ ਨਹੀਂ ਜੰਮਦਾ ਹੈ। ਉਹ ਜਿਹੜਾ ਲਾਹਾ ਹੋਣਾ ਹੈ ਉਹ ਵੀ, ਅਤੇ ਜਿਹੜਾ ਮੂਲ ਹੈ ਜਿਹੜਾ ਕੋਈ ਬੀਜ ਬੀਜਿਆ ਹੈ ਉਹ ਵੀ ਦੋਵੇਂ ਗਵਾ ਲੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜੇ ਜੋ ਕਿਸੇ ਨੇ ਕਰਨਾ ਫਿਰ ਸਤਯੁਗ ਦੀ ਰੁੱਤ ਜਾਈਦੀ ਜਾਂ ਸਤਯੁਗ ਦਾ ਸਮਾਂ ਚਾਹੀਦਾ ਹੈ। ਜੇ ਕਿਸੇ ਨੇ ਜਗ ਕਰਨਾ ਫਿਰ ਤ੍ਰਿਤੇ ਰੂਪ ਦਾ ਸਮਾਂ ਰੂਪ ਰੁੱਤ ਚਾਹੀਦੀ ਹੈ। ਜੇ ਪੂਜਾ ਕਰਨੀ ਹੈ ਫਿਰ ਦੁਪਹਿਰ ਸਮਿਆਂ ਦਾ ਰੁੱਤ ਹੋਣੀ ਦੁਪਹਿਰ ਹੋਣਾ ਚਾਹੀਦਾ ਹੈ। ਇਹ ਤਾਂ ਕਹਿੰਦੇ ਉੱਗ ਸਕਦਾ ਹੈ ਜੇ ਰੁੱਤਾਂ ਵਿੱਚ ਉਹੀ ਰੁੱਤ ਹੋਵੇ। ਨਾਨਕ ਪਾਹੈ ਬਾਹਰ, ਇਸ ਕਰਕੇ ਉਹ ਤਿੰਨੇ ਜਿਹੜੇ ਯੁੱਗ ਸੀ ਉਹਨਾਂ ਵਿੱਚ ਤਿੰਨ ਤਰ੍ਹਾਂ ਦੇ ਬੀਜ ਰੁੱਤ ਅਨੁਸਾਰ ਜੰਮਦੇ ਸੀ, ਪੈਦਾ ਲਾਭ ਦਿੰਦੇ ਸੀ। ਹੁਣ ਇਹਨਾਂ ਦੀ ਰੁੱਤ ਨਹੀਂ ਰਹੀ ਹੈ। ਆਪ ਕਲੂ ਆਇਓ ਰੇ ਇੱਕ ਨਾਮ ਬੋਬੋ ਬੋਬੋ ਕਿਹਾ ਬਾਣੀ ਵਿੱਚ ਮਹਾਰਾਜ ਨੇ ਵੀ ਭਾਈ ਕਲਯੁਗ ਦਾ ਸਮਾਂ ਹੋਇਆ, ਹੁਣ ਤਾਂ ਨਾਮ ਦਾ ਬੀਜ ਬੀਜੋ, ਨਾਮ ਜਪੋ, ਬਾਕੀ ਨਹੀਂ ਕੋਈ ਸਮਾਂ ਰਿਹਾ ਹੈ। ਸੋ ਰੁੱਤ ਹੀ ਹੋ ਰੁੱਤ ਹੋਏ, ਰੁੱਤਾਂ ਵਿੱਚ ਉਹ ਸੁਰੁੱਤ ਹੋਵੇ, ਸਰਯੁਗ ਹੋਵੇ, ਤ੍ਰੇਤਾ ਹੋਵੇ, ਦੁਆਪਰ ਹੋਵੇ। ਇਹ ਕਹਿੰਦੇ ਕੋਈ ਬੀਜ ਬੀਜਿਆ ਹੈ ਜਗ ਵਗੈਰਾ ਕੀਤੇ ਲਾਭਦਾਈ ਹੋ ਸਕਦੇ ਹਨ। ਹੁਣ ਪ੍ਰਕਰਨ ਵਰਤਦੇ ਹਨ ਆਪਣੇ ਮਨ ਰੂਪੀ ਕੱਪੜੇ ਦੀ ਗੱਲ ਕਰਦੇ ਨੇ ਵੀ ਮਨ ਨਹੀਂ ਸਾਫ, ਮਨ ਨੂੰ ਰੰਗ ਨਹੀਂ ਚੜਿਆ ਹੈ। ਕਿਉਂ ਨਹੀਂ ਚੜਦਾ ਹੈ ਅੱਗੇ ਦੱਸਦੇ ਹਨ, ਨਾਨਕ ਪਾਹੈ ਬਾਹਰ। ਜਿਹੜਾ ਕੋਈ ਕੱਪੜਾ ਹੈ ਜੇ ਪਾਹ ਤੋਂ ਬਾਹਰਾ ਹੋਵੇ, ਪਾਹ ਨਾ ਦਿੱਤੀ ਹੋਵੇ, ਜਿਵੇਂ ਸੱਜੀ ਕਾ ਲੋਟਾ ਵਗੈਰਾ ਜਾਂ ਕਿੱਕਰ ਦਾ ਸੱਕ ਸੁੱਕ ਜਾ, ਇਹ ਬਾਬੂ ਕਹੇ ਤੇ ਕੱਪੜੇ ਨੂੰ ਉਹ ਪਾ ਦੇ ਦਿੰਦੇ ਸੀ, ਉਹ ਖੁਸ਼ਕ ਜਿਹਾ ਹੋ ਜਾਂਦਾ, ਫੜਕੜੀ ਫੁੜਕੜੀ ਜੀ ਪਾ ਦਿੰਦੇ ਸੀ, ਉਹਦੇ ਨਾਲ ਖੁਸ਼ਕ ਹੋ ਜਾਂਦਾ, ਫਿਰ ਉਹਦੇ 'ਤੇ ਰੰਗ ਪੂਰਾ ਚੜ ਜਾਂਦਾ ਸੀ। ਔਰ ਕਹਿੰਦੇ ਜਿਹੜਾ ਕੋਈ ਕੱਪੜਾ ਪਾ ਤੋਂ ਬਗੈਰ ਹੈ, ਕੋਰਾ ਰੰਗ ਨਸੋਏ, ਜਿਹੜਾ ਕੋਈ ਕੋਰਾ ਹੈ ਉਹਦੇ ਵਿੱਚ ਜਿਹੜਾ ਉਹ ਰੰਗ ਹੈ ਉਹ ਕਹਿੰਦੇ ਨਹੀਂ ਚੜਦਾ ਹੈ, ਉਹ ਕੋਰੇ ਨੂੰ ਰੰਗ ਨਹੀਂ ਚੜਦਾ, ਐਵੇਂ ਡੱਬ ਖੜੱਬਾ ਜਿਹਾ ਹੋ ਜਾਊਗਾ। ਜੇ ਉਹ ਪਾ ਦਿੱਤੀ ਹੈ, ਖੁੰਬ 'ਤੇ ਚੜਾਇਆ ਹੋਇਆ ਹੈ, ਪੂਰਾ ਜੱਟ ਸਾਫ਼ ਸੁਥਰਾ ਕੀਤਾ ਹੈ, ਫਿਰ ਪੂਰਾ ਰੰਗ ਵਧੀਆ ਚੜਦਾ। ਇਸ ਤਰ੍ਹਾਂ ਜਿਹੜਾ ਮਨ ਰੂਪੀ ਵਸਤਰ ਹੈ ਇਹ ਪਾ ਤੋਂ ਬਗੈਰ ਹੈ, ਜਾਣੀ ਵਿਰਾਗ ਰੂਪੀ ਜਿਹੜੀ ਪਾ ਹੈ ਮਨ ਨੂੰ ਹੈ ਨਹੀਂ ਦਿੱਤੀ, ਵਿਰਾਗ ਨਹੀਂ ਅੰਦਰ। ਇਹ ਵਿਰਾਗ ਰੂਪੀ ਜਿਹੜੀ ਪਾ ਹੈ ਜਾਂ ਵਿਸ਼ਿਆਂ ਤੋਂ ਜਿਹੜੀ ਸ਼ਰਮ ਖਾਣੀ ਹੈ, ਇਸ ਪਾ ਤੋਂ ਬਗੈਰ ਹੈ ਮਨ ਰੂਪੀ ਕੱਪੜਾ, ਕੋਰਾ ਰੰਗ ਨਾ ਹੋਏ। ਇੱਕ ਕੋਰਾ ਹੈ ਮਨ ਨਾਸਕ, ਨਾਸਤਕ ਹੈ, ਕਠੋਰ ਹੈ, ਜਿਵੇਂ ਕੋਰੇ ਰੰਗ ਨੂੰ ਵਸਤਰ ਨੂੰ ਰੰਗ ਨਹੀਂ ਨਾ ਹੁੰਦਾ ਹੈ, ਇਸ ਤਰ੍ਹਾਂ ਕਠੋਰ ਮਨ ਨੂੰ ਭਗਤੀ ਦਾ ਪ੍ਰੇਮ ਦਾ ਰੰਗ ਨਹੀਂ ਚੜਦਾ, ਨਾਮ ਦਾ ਰੰਗ ਨਹੀਂ ਚੜਦਾ ਹੁੰਦਾ ਹੈ। ਭੈ ਵਿੱਚ ਖੁੰਭ ਚੜਾਈ ਹੈ, ਜਿਹੜਾ ਮਨ ਰੂਪੀ ਵਸਤਰ ਹੈ ਜਿਹੜਾ ਪਰਮੇਸ਼ਰ ਦੇ ਭੈ ਵਿੱਚ ਰੱਖਣਾ, ਇਸ ਨੂੰ ਇਹਨੂੰ ਖੁੰਭ ਚੜਾਉਣਾ ਕਰੀਏ। ਸਰਮ ਪਾਹ ਤਨ ਹੋ, ਇਸੇ ਤਰ੍ਹਾਂ ਜਿਹੜਾ ਤਨ ਕੀ ਹੈ ਸੁਖ ਮਨ ਹੈ, ਇਸ ਨੂੰ ਸਰਮ ਦੀ ਵਿਰਾਗ ਦੀ ਪਾ ਹੋਵੇ, ਰਾਗ ਸਹਿਤ ਮਨ ਹੋਵੇ। ਨਾਨਕ ਭਗਤੀ ਜੇ ਰੱਪੈ, ਕਹਿੰਦੇ ਜੇ ਵੀ ਫਿਰ ਇਸ ਤਰ੍ਹਾਂ ਮਨ ਰੂਪੀ ਜਿਹੜਾ ਵਸਤਰ ਹੈ ਇਹਨੂੰ ਪ੍ਰੇਮਾ ਭਗਤੀ ਰੂਪੀ ਰੰਗ ਦੇ ਵਿੱਚ ਰੰਗ ਦਈਏ, ਫਿਰ ਮਨ ਰੂਪੀ ਕੱਪੜੇ ਨੂੰ ਪੂਰਾ ਪੂਰਾ ਰੰਗ ਚੜ ਜਾਂਦਾ ਨਾਮ ਦਾ, ਕੂੜਾ ਸੋਏ ਨਾ ਕੋਏ, ਬਾਕੀ ਕੂੜਾ ਸੋਏ ਨਾ ਕੋਏ, ਜਿਹੜਾ ਜਿਹੜਾ ਝੂਠ ਬੋਲਣ ਵਾਲਾ ਹੈ ਉਹਦੀ ਕੋਈ ਸੋਭਾ ਨਹੀਂ ਇੱਥੇ, ਉਹਨੂੰ ਕੋਈ ਨਹੀਂ ਇਹ ਰੰਗ ਚੜ੍ਹਦਾ ਪ੍ਰੇਮ ਦਾ, ਝੂਠ ਜਿਹੜੇ ਝੂਠ ਬੋਲਣ ਵਾਲੇ ਹੈ। ਇਸ ਕਰਕੇ ਝੂਠੇ ਮਨੋ ਕੋਈ ਉਸ ਪਰਮੇਸ਼ਰ ਦਾ ਜਿਹੜਾ ਰੰਗ ਹੈ, ਪ੍ਰੇਮ ਹੈ, ਨਾਮ ਹੈ, ਉਹ ਨਹੀਂ ਹੁੰਦਾ ਹੈ। ਸਲੋਕ ਮਹੱਲਾ ਪਹਿਲਾ, ਕਲ ਕਾਤੀ ਰਾਜੇ ਕਾ ਸਾਈ। ਗੋਰਖ ਨਾਥ ਕਹਿਣ ਲੱਗਿਆ, ਮਹਾਰਾਜ ਕਲਯੁਗ ਦੇ ਲੋਕਾਂ ਦਾ ਜਿਹੜੇ ਰਾਜੇ ਮਹਾਰਾਜੇ ਉਹ ਕੀ ਹੈ, ਉਹਨਾਂ ਦਾ ਵੀ ਵਰਤ ਵਰਤਾਵਾ ਦੱਸੋ, ਰਾਜਿਆਂ ਮਹਾਰਾਜਿਆਂ ਦਾ। ਇਹ ਤਾਂ ਆਮ ਲੋਕਾਂ ਦੀ ਗੱਲ ਹੈ ਨਾ, ਹੁਣ ਬੜੇ ਬੜੇ ਜਿਹੜੇ ਰਾਜੇ ਮਹਾਰਾਜੇ ਆ, ਵਜ਼ੀਰ ਹੋਣੀ ਹੈ, ਬੜੇ ਬੜੇ ਕਾਜੀ ਅਤੇ ਪੰਡਿਤ ਲੋਕ ਹੈ, ਜਾਂ ਬੜੇ ਬੜੇ ਜਿਹੜੇ ਕੋਈ ਆਪਣੇ ਆਪ ਨੂੰ ਕਹਿੰਦੇ ਹਾਂ ਹਿੰਦੂ ਹੈ, ਉਹਨਾਂ ਦੀ ਗੱਲ। ਮਹਾਰਾਜ ਕਹਿੰਦੇ ਕਲ ਕਾਤੀ ਰਾਜੇ ਕਸਾਏ ਗੋਰਖ ਨਾਥਾ, ਕਲਯੁਗ ਦੀ ਕਿਰਿਆ ਹੈ ਨਾ, ਇਹ ਕਹਿੰਦੇ ਕਾਤੀ ਹੈ, ਸ਼੍ਰੀ ਵਾਂਗ ਹੈ। ਕਲਯੁਗ ਦੇ ਲੋਕਾਂ, ਕਲਯੁਗ ਦੇ ਰਾਜਿਆਂ ਦੀ ਜਿਹੜੀ ਕਹਿੰਦੇ ਕਿਰਿਆ ਹੈ ਨਾ, ਕਹਿੰਦੇ ਸ਼੍ਰੀ ਵਾਂਗ ਹੈ। ਅਤੇ ਰਾਜੇ ਕਸਾਈ, ਕਸਾਈਆਂ ਰੂਪੀ ਰਾਜਿਆਂ ਦੇ ਹੱਥ ਵਿੱਚ ਫੜੀ ਹੋਈ ਹੈ। ਕਲਯੁਗ ਦੀ ਜਿੰਨੀ ਕਿਰਿਆ, ਜਿੰਨੇ ਕੰਮ ਧੰਦੇ ਹੈ, ਸਭ ਸ਼੍ਰੀ ਵਰਗੇ ਹੈ। ਸ਼੍ਰੀ ਦੂਜੇ ਦਾ ਪੇਟ ਹੀ ਪਾੜ ਦਿੰਦੀ, ਦੂਜੇ ਨੂੰ ਦੁੱਖ ਦਿੰਦੀ ਹੁੰਦੀ ਹੈ। ਇਸ ਤਰ੍ਹਾਂ ਸਾਰੇ ਲੋਕਾਂ ਦੀ, ਬੜਿਆਂ ਬੜਿਆਂ ਦੀ ਜਿੰਨੀ ਕਿਰਿਆ, ਕਹਿੰਦੇ ਸ਼੍ਰੀ ਵਰਗੀ ਦੁੱਖ ਦੇਣ ਵਾਲੀ ਹੈ। ਅਤੇ ਰਾਜੇ ਜਿਹੜੇ ਆ, ਕਹਿੰਦੇ ਕਸਾਈਆਂ ਵਰਗੇ ਹੋ ਗਏ, ਇਹਨਾਂ ਦੇ ਹੱਥ ਵਿੱਚ ਇਹ ਸ਼੍ਰੀ ਫੜੀ ਹੋਈ ਹੈ। ਧਰਮ ਪੰਖ ਕਰ ਉੱਡ ਰਿਹਾ, ਬਾਕੀ ਕਹਿੰਦੇ ਜਿਹੜਾ ਧਰਮ ਹੈ ਉਹ ਤਾਂ ਖੰਭਲਾ ਕੇ ਉੱਡ ਗਿਆ ਹੈ, ਅਤੇ ਧਰਮ ਦੇ ਤਾਂ ਦਰਸ਼ਨ ਹੀ ਨਹੀਂ ਹੋ ਰਹੇ ਹੈ। ਧਰਮੀ ਧਰਮ ਹੈ ਹਰ ਪਾਸੇ, ਜਿਹੜਾ ਸਹੀ ਨਿਯਮ ਅਸੂਲ ਹੈ ਉਹ ਰਾਜਾ ਮਹਾਰਾਜਾ ਵਿੱਚੋਂ ਖੰਭ ਲਾ ਕੇ ਉੱਡ ਗਏ ਹਨ। ਅਮਾਵਸ ਸੱਚ ਚੰਦਰਮਾ, ਕਹਿੰਦੇ ਜਿਹੜੀ ਝੂਠ ਹੈ, ਜਿਹੜਾ ਝੂਠ ਹੈ ਉਹ ਤਾਂ ਜਿਵੇਂ ਮੱਸਿਆ ਦੇ ਰਾਤ ਨੂੰ ਬੜਾ ਹਨੇਰੀ ਹੁੰਦੀ ਹੈ, ਹਨੇਰੀ ਰਾਤ ਹੁੰਦੀ ਹੈ, ਉਹ ਜਿਹੜਾ ਝੂਠ ਹੈ ਮੱਸਿਆ ਦੀ ਰਾਤ ਦੇ ਹਨੇਰੇ ਵਾਂਗ ਹੋ ਗਿਆ। ਝੂਠ ਦਾ ਬੋਲਬਾਲਾ ਹੀ ਹੋ ਰਿਹਾ ਇੱਥੇ ਹਰ ਪਾਸੇ। ਅਤੇ ਜਿਹੜਾ ਸੱਚ ਰੂਪੀ ਚੰਦਰਮਾ ਹੈ, ਸੱਚ ਬੋਲਣ ਵਾਲਾ ਹੈ, ਦਿਸੈ ਨਾਹੀ ਕਹਿ ਚੜਿਆ, ਸੱਚ ਰੂਪੀ ਜਿਹੜਾ ਚੰਦਰਮਾ ਕਿਤੇ ਚੜਿਆ ਦਿਸਦਾ ਹੀ ਨਹੀਂ, ਸੱਚ ਬੋਲਣ ਵਾਲਾ ਇੱਥੇ ਕੋਈ ਦਿਸਦਾ ਹੀ ਨਹੀਂ ਹੈ, ਕੋਈ ਕੋਈ ਬਿਰਲਾ ਹੋਊਗਾ। ਅਤੇ ਜਿਹੜਾ ਕੋਈ ਉਹ ਸੱਚ ਬੋਲਦਾ ਉਹਨੂੰ ਲੋਕ ਮੂਰਖ ਕਹਿੰਦੇ ਨੇ, ਜੇ ਸੱਚ ਕਹੇ ਤਾਂ ਸ਼ੋਹੋ ਆਵੇ, ਜੇ ਸੱਚ ਕਹਿੰਦਾ ਤਾਂ ਲੋਕਾਂ ਨੂੰ ਕਹਿੰਦੇ ਸ਼ੋਹ ਚੜ੍ਹਦੀ, ਭਿੱਟ ਚੜ੍ਹਦੀ, ਗੁੱਸਾ ਚੜ੍ਹਦਾ ਹੈ ਵੀ ਇਹਨੇ ਮੈਨੂੰ ਇਹ ਕਿਉਂ ਆਖਿਆ ਹੈ। ਇਸ ਕਰਕੇ ਇੱਥੇ ਜਿਹੜਾ ਸੱਚ ਹੈ ਉਹ ਤਾਂ ਕਿਤੇ ਚੜ੍ਹਿਆ ਨਹੀਂ, ਚੰਦਰਮਾ ਵਾਂਗ ਦਿਸਦਾ, ਇੱਥੇ ਸੱਚ ਦਿਸਦਾ ਹੀ ਨਹੀਂ ਹੈ। ਸੱਚ ਦਾ ਪ੍ਰਕਾਸ਼, ਸੱਚ ਦਾ ਬੋਲਬਾਲਾ ਕੋਈ ਨਹੀਂ ਦਿਸ ਰਿਹਾ। ਝੂਠ ਦੀ ਹਮਾਸ ਹਨੇਰੀ ਰਾਤ ਹੋ ਰਹੀ ਹੈ, ਝੂਠ ਦਾ ਹੀ ਹਨੇਰਾ, ਝੂਠ ਹੀ ਬੋਲਿਆ ਜਾ ਰਿਹਾ ਹੈ। ਹਉ ਭਾਲ ਵਿਕੁੰਨੀ ਹੋਈ, ਇਸ ਕਰਕੇ ਹਉ ਕੀ ਹਉਮੈ ਵਿੱਚ ਪੈ ਕੇ ਜਿੰਨੀ ਸ੍ਰਿਸ਼ਟੀ ਹੈ ਸਾਰੀ ਕਹਿੰਦੇ ਬਹੁਤ ਹੀ ਕਹਿੰਦੇ ਵਿਕੁੰਨੀ ਵਿਆਕਲ ਹੋ ਰਹੀ ਹੈ। ਹਉ ਜਾਂ ਮੈਂ ਸੱਚ ਨੂੰ ਭਾਲਦਾ, ਜਾਣੀ ਵਿਕੋਨੇ ਜਾਂ ਜਿਹੜੀ ਜਿੰਨੀ ਸ੍ਰਿਸ਼ਟੀ ਹੈ ਸੱਚ ਨੂੰ ਭਾਲਦੀ, ਇਹ ਵਿਕੁੰਨੀ ਕੀ ਵਿਆਕਲ ਹੋ ਗਈ ਹੈ। ਅਧੇਰਾ ਰਾਹ ਨਾ ਕੋਈ, ਝੂਠਾ ਕਹਿੰਦੇ ਅਮਾਸ ਦੀ ਰਾਤ ਵਾਂਗੂ ਹਨੇਰਾ ਹੈ, ਤੇ ਗਿਆਨ ਦਾ ਰਸਤਾ ਇੱਥੇ ਕੋਈ ਦਿਸਦਾ ਹੀ ਨਹੀਂ। ਹਉਮੈ ਕਰ ਦੁੱਖ ਰੋਈ, ਇਸ ਤਰ੍ਹਾਂ ਜਿੰਨੀ ਸ੍ਰਿਸ਼ਟੀ ਹੈ ਉਹ ਆਪਣੇ ਹਉਮੈ ਦੇ ਵਿੱਚ ਹੋਣ ਕਰਕੇ ਜਾਂ ਹਉਮੈ ਦੇ ਦੁੱਖ ਕਰਕੇ ਸਾਰੀ ਰੋਪਿਟ ਰਹੀ ਹੈ। ਕਹ ਨਾਨਕ ਕਿਨ ਬਿਦਗਤ ਹੋਈ। ਗੁਰੂ ਮਹਾਰਾਜ ਕਹਿੰਦੇ ਵੀ ਗੋਰਖ ਨਾਥ ਦੱਸ ਇਹੋ ਜਿਹੀ ਸ੍ਰਿਸ਼ਟੀ ਦੀ ਕਿਸ ਤਰ੍ਹਾਂ ਗਤੀ ਹੋਵੇਗੀ, ਕਿਸ ਤਰ੍ਹਾਂ ਕਲਿਆਣ ਹੋਵੇਗੀ, ਸਾਰੀ ਸ੍ਰਿਸ਼ਟੀ ਨਰਕਾਂ ਵਿੱਚ ਹੀ ਜਾਵੇਗੀ। ਸਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕੁਮਾਰ। ਗੋਰਖ ਨਾਥ ਕਹਿਣ ਲੱਗਿਆ ਮਹਾਰਾਜ ਜਿਹੜੇ ਕਲਯੁਗ ਦੀਆਂ ਇਸਤਰੀਆਂ ਉਹਨਾਂ ਦਾ ਕੀ ਹਾਲ ਚਾਲ, ਉਹਨਾਂ ਦਾ ਵਰਤ ਵਰਤਾਵਾ ਕੀ ਹੈ, ਕਲਯੁਗ ਦੇ ਜਿਹੜੇ ਗੁਰੂ ਹਨ ਉਹਨਾਂ ਦਾ ਕੀ ਹਾਲ ਚਾਲ ਹੈ, ਇਸ ਤਰ੍ਹਾਂ ਜਿਹੜੇ ਕੋਈ ਵੇਦਾਂ ਨੂੰ ਪੜ੍ਹਨ ਪੜ੍ਹਾਉਣ ਵਾਲੇ ਹੈ ਉਹ ਪੰਡਿਤ ਹੋਣੀ ਉਹਨਾਂ ਦਾ ਕੀ ਹਾਲ ਹੈ, ਮੁਸਲਮਾਨਾਂ ਦੇ ਜਿਹੜੇ ਕਾਜੀ ਫਤਵੇ ਫੁਤਵੇ ਲਾਉਣ ਉਹਨਾਂ ਦਾ ਕੀ ਵਰਤ ਵਰਤਾਵਾ ਹੈ, ਇਸੇ ਤਰ੍ਹਾਂ ਹਿੰਦੂਆਂ ਦਾ ਕੀ ਵਰਤ ਵਰਤਾਵਾ ਹੈ, ਜਿਹੜੇ ਕੋਈ ਯੋਗੀ ਲੋਕ ਉਹਨਾਂ ਦਾ ਕੀ ਹਾਲ ਚਾਲ ਹੈ। ਹੁਣ ਇਹਦੇ ਵਿੱਚ ਖੋਲ੍ਹ ਕੇ ਦੱਸਦੇ ਵੀ ਸਤੀ ਪਾਪ ਕਰ ਸਤ ਕਮਾਏ, ਕਲਯੁਗ ਦੀਆਂ ਜਿਹੜੀਆਂ ਸਤੀ ਕਹਾਉਣ ਵਾਲੀਆਂ ਕਰਿਆ ਤਾਂ ਕਰਨਗੀਆਂ ਪਾਪ, ਅਤੇ ਫਿਰ ਕਹਿਣਗੇ ਕਹਿਣਗੇ ਅਸੀਂ ਸਤ ਘੁੰਮਾ ਰਹੀਆਂ ਹਾਂ, ਆ ਭਰੂਣ ਹੱਤਿਆ ਕਰਦੀਆਂ ਨਾ ਕੁੜੀਆਂ ਵਿੱਚ ਮਾਰਦੀਆਂ, ਅਤੇ ਕਹਿੰਦੀਆਂ ਅਸੀਂ ਸਤੀਆਂ ਹਾਂ ਜੀ। ਇਸ ਕਰਕੇ ਕਲਯੁਗ ਵਿੱਚ ਜਿਹੜੀਆਂ ਸਤੀਆਂ ਕਹਾਉਣ ਵਾਲੀਆਂ ਕਰਿਆ ਤਾਂ ਪਾਪ ਕਰਨਗੀਆਂ, ਵਿੱਚੇ ਲੜਕੀਆਂ ਮਾਰੀ ਜਾਇਆ ਕਰਨਗੀਆਂ, ਅਤੇ ਕਹਿਣਗੀਆਂ ਅਸੀਂ ਸਤ ਘੰਭਾ ਰਹੀਆਂ, ਸਤੇ ਚੱਲ ਰਹੀਆਂ ਹਾਂ। ਗੁਰ ਦੀਖਿਆ ਘਰ ਦੇਵਣ ਜਾ। ਕਲਯੁਗ ਦੇ ਜਿਹੜੇ ਗੁਰੂ ਉਹਨਾਂ ਦਾ ਵੀ ਹਾਲ ਬੁਰਾ ਹੋ ਜਾਏ, ਵੀ ਉਹ ਵੀ ਟਿਕ ਕੇ ਨਹੀਂ ਬੈਠਣਗੇ, ਉਹ ਆਪਣੇ ਚੇਲੇ ਚੇਲਿਆਂ ਚਾਲਿਆਂ ਨੂੰ ਘਰਾਂ ਵਿੱਚ ਜਾ ਕੇ ਸਿੱਖਿਆ ਦਿਆ ਕਰਨਗੇ ਵੀ ਚਲੋ ਚੇਲਿਆ ਤੇਰਾ ਤਾਂ ਵਿਹਲ ਹੈ ਨਹੀਂ ਸੀ, ਚਲ ਮੈਂ ਪਹਿਲਾਂ ਸੀ ਵੀ ਇਹਨਾਂ ਕੰਮ ਕਾਹਨੂੰ ਰੋਕਣਾ, ਮੈਂ ਇਹਨੂੰ ਘਰੇ ਹੀ ਦੱਸਿਆ ਵਾ ਸਾਰਾ, ਘਰੇ ਜਾ ਕੇ ਕਥਾ ਸੁਣਾਇਆ ਕਰਨਗੇ, ਘਰੇ ਗਿਆਨ ਸੁਣਾਇਆ ਕਰਨਗੇ। ਬਹੁਤ ਗਿਣਤੀ ਵਿੱਚ ਇਸ ਤਰ੍ਹਾਂ ਦੇ ਅੱਜ ਕੱਲ੍ਹ ਹੈਗੇ ਆ, ਜੇ ਕਿਤੇ ਚੇਲਾ ਚੂਲਾ ਜਾ ਅੱਗੋਂ ਪਿੱਛੋਂ ਉਹਨਾਂ ਦੇ ਆ ਜਾਏ ਅਤੇ ਉਹ ਮੁੜ ਜਾਵੇ ਵਾਪਸ, ਅਤੇ ਉਹ ਫੋਨ ਜਾ ਕਰ ਦੇਵੇ ਵੀ ਦੇਖੋ ਜੀ ਤੁਸੀਂ ਗਏ ਹੋਏ ਸੀ, ਮੋਰੋਂ ਮੇਰੀ ਪੁੱਛ ਪੜਤਾਲ ਨਹੀਂ ਹੋਈ ਅਤੇ ਮੈਂ ਨਹੀਂ ਆਉਣਾ ਹੈ, ਗੱਡੀ ਲੈ ਕੇ ਮਗਰ ਭੱਜਦੇ। ਇਹ ਬੇਵਕੂਫ ਸੀ ਸਾਡੇ ਸੇਵਕ, ਇਹਨਾਂ ਨੇ ਤੁਹਾਡੀ ਦੇਖ ਰੇਖ ਨਹੀਂ ਕੀਤੀ। ਇਸ ਤਰ੍ਹਾਂ ਜਾਣੀ ਅੱਜ ਕੱਲ੍ਹ ਇਹ ਪਖੰਡੀਆਂ ਗੁਰੂ ਦਾ ਵੀ ਹਾਲ ਚਾਲ ਹੈ ਵੀ ਉਹ ਘਰਾਂ ਵਿੱਚ ਜਾ ਜਾ ਕੇ ਆਪਣੇ ਸਿੱਖ ਸੇਵਕਾਂ ਨੂੰ ਦਰਸ਼ਨ ਦਿੰਦੇ, ਉੱਥੇ ਹੀ ਮੱਥੇ ਟਿਕਾ ਲੈਂਦੇ, ਉੱਥੇ ਰੁਪਈਏ ਲੈ ਆਉਂਦੇ। ਤਾਂ ਕੋਈ ਕੋਈ ਬਿਰਲਾ ਹੋ ਮਹਾਤਮਾ ਜਿਹੜਾ ਇਕਾਂਤ ਬੈਠਾ ਹੈ, ਜਿਹੜਾ ਨਾਮ ਅਭਿਆਸੀ ਨੇ, ਤਾਂ ਬਸ ਬੁਰਾ ਹਾਲ ਹੋਇਆ ਪਿਆ ਇਹਨਾਂ ਪਖੰਡੀਆਂ ਗੁਰਾਂ ਦਾ। ਇਸ ਕਰਕੇ ਬਹੁਤ ਗਿਣਤੀ ਇਹਨਾਂ ਦੀ ਹੈ। ਮਹਾਰਾਜ ਕਹਿੰਦੇ ਜਿਹੜੇ ਕਲਯੁਗ ਦੇ ਗੁਰੂ ਹੈ ਉਹ ਘਰਾਂ ਵਿੱਚ ਜਾ ਕੇ ਆਪਣੇ ਸਿੱਖ ਸੇਵਕਾਂ ਨੂੰ ਸਿੱਖਿਆ ਦਿਆ ਕਰਨਗੇ। ਇਸਤਰੀ ਪੁਰਖ ਹੈ ਖੱਟਿਆ ਭਾਉ। ਜਿਹੜੀ ਕਲਯੁਗ ਦੀ ਇਸਤਰੀ ਹੈ ਉਹਦਾ ਕਹਿੰਦੇ ਜਿਹੜਾ ਪ੍ਰੇਮ ਪਿਆਰ ਪਤੀ ਨਾਲ ਕਹਿੰਦੇ ਖੱਟੀ ਤੇ ਹੋਵੇਗਾ, ਜੇ ਤਾਂ ਕੋਈ ਉਹ ਖੱਟ ਕੇ ਲਿਆਉਂਦਾ ਕੋਈ ਨੌਕਰੀ ਨੁਕਰੀ ਦੁਕਾਨ ਤੋਂ ਹੋਰ ਤਾਂ ਕਹਿੰਦੇ ਫਿਰ ਤਾਂ ਪ੍ਰੇਮ ਕਰੋ ਕਲਯੁਗ ਦੀ ਇਸਤਰੀ, ਨਹੀਂ ਤਾਂ ਨਹੀਂ। ਭਾਵੇ ਆਵੋ ਭਾਵੇ ਜਾਓ, ਜੇ ਉਹ ਖੱਟੀ ਕਰਕੇ ਨਹੀਂ ਲਿਆਉਂਦਾ ਭਾਵੇਂ ਆਵੇ ਭਾਵੇਂ ਜਾਵੇ, ਕੋਈ ਉਹਦੀ ਪੁੱਛ ਪੜਤਾਲ ਨਹੀਂ ਹੈ। ਇਸੇ ਤਰ੍ਹਾਂ ਜੇ ਇਸਤਰੀ ਕੋਈ ਮਾੜਾ ਮੋਟਾ ਖੱਟ ਕੇ ਪੇਕਿਆਂ ਤੋਂ ਲਿਆਉਂਦੀ ਹੈ, ਫਿਰ ਪਤੀ ਹੁਣੇ ਵੀ ਪ੍ਰੇਮ ਪਿਆਰ ਕਰਦੀ ਵੀ ਚੰਗੀ ਹੈ, ਜੇ ਨਹੀਂ ਆਉਂਦੀ ਆ ਪੇਕਿਆਂ ਦਾ ਫਿਰ ਕੁਛ, ਦੋਹਾਂ ਦਾ ਹਾਲ ਹੀ ਬੁਰਾ ਹੋਇਆ। ਸਾਸਤ ਵੇਦ ਨ ਮਾਨੈ ਕੋਈ। ਹਾਂ, ਇਸ ਤਰ੍ਹਾਂ ਕਹਿੰਦੇ ਜਿਹੜੇ ਪੰਡਿਤ ਹੋਣੀ, ਜਿਹੜੀ ਸ਼ਾਸਤਰ ਅਤੇ ਵੇਦ ਦੇ ਵਿੱਚ ਜੋ ਕੁਛ ਲਿਖਿਆ ਹੋਇਆ ਨਾ ਕਹਿੰਦੇ ਉਹ ਪੜ੍ਹਨ ਵਾਲਾ ਮੰਨੇਗਾ ਤੇ ਨਾ ਸੁਣਨ ਵਾਲੇ ਕੋਈ ਵੇਦਾਂ ਦਾ ਕਿਹਾ ਮੰਨਣਗੇ। ਆਪੋ ਆਪੇ ਪੂਜਾ ਹੋਏ। ਆਪੋ ਆਪਣੀ ਦੀ ਬਸ ਪੂਜਾ ਪਈ ਹੋਵੇਗੀ, ਵੀ ਪੂਜਾ ਕਰਾਉਣੀ ਜਿਵੇਂ ਮਰਜ਼ੀ ਕੋਈ ਕਰੇ, ਬੇਸ਼ਾਸਤਰ ਦੇ ਜਿਹੜਾ ਕੋਈ ਉਹ ਪੜ੍ਹਨਾ ਸੁਣਨਾ ਉਹਦਾ ਮੰਨਣਾ ਉਹ ਕੋਈ ਨਹੀਂ ਕਰੇਗਾ, ਨਾ ਸੁਣਾਉਣ ਵਾਲਾ ਨਾ ਸੁਣਨ ਵਾਲਾ, ਆਪੋ ਆਪਣੀ ਪੂਜਾ ਦੀ ਹੋਵੇਗੀ। ਇੱਥੇ ਕਲਯੁਗ ਵਿੱਚ ਵੀ ਮੈਨੂੰ ਮੱਥੇ ਟੇਕਣੇ ਚਾਹੀਦੇ, ਬਾਕੀ ਕੋਈ ਨਹੀਂ। ਵੀ ਵੇਦ ਮੈਨੂੰ ਕੀ ਕਹਿੰਦਾ, ਸ਼ਾਸਤਰ ਹੋਣੀ ਕੀ ਆਖਦੇ ਹਨ। ਕਾਜੀ ਹੋਏ ਕੈ ਬਹਿ ਨਿਆਏ, ਬਾਕੀ ਜਿਹੜੇ ਕੋਈ ਕਾਜੀ ਹੈ, ਜਿਵੇਂ ਅੱਜ ਕੱਲ੍ਹ ਦੇ ਜੱਜ ਹੈ, ਮੁਸਲਮਾਨਾਂ ਦੇ ਸਮੇਂ ਵਿੱਚ ਇੱਕ ਕਾਜੀ ਫਤਵੇ ਲਾਉਂਦੇ ਹੁੰਦੇ ਸੀਗੇ, ਨਿਆਂ ਦਿੰਦੇ ਹੁੰਦੇ ਸੀ ਵੀ ਇਹ ਗੁਨਾਹਗਾਰ ਹੈ, ਇਹ ਵੀ ਇਹ ਨਹੀਂ ਹੈਗਾ ਹੈ, ਇਹ ਸੱਚਾ ਸੱਚਾ ਹੈ। ਕਲਯੁਗ ਦੇ ਵੀ ਜਿਹੜੇ ਕੋਈ ਕਾਜੀ ਲੋਕ ਉਹ ਨਿਆਂ ਕਰਨ ਵਾਸਤੇ ਬੈਠ ਜਾਣਗੇ, ਤੇਰੇ ਤਸਬੀ ਕਰੇ ਖੁਦਾਏ, ਹੱਥ ਵਿੱਚ ਉਹਨਾਂ ਦੇ ਤਸਬੀ ਹੋਊ, ਮਾਲਾ ਫੜੀ ਹੋਊਗੀ, ਇਸ ਤਰ੍ਹਾਂ ਖੁਦਾ ਖੁਦਾ ਰੱਬ ਰੱਬ ਕਰਿਆ ਕਰਨਗੇ, ਨਾਮ ਜਪਦੇ ਦੱਸਿਆ ਕਰਨਗੇ, ਵੱਡੀ ਲੈ ਕੇ ਹੱਕ ਗਵਾਏ। ਕਹਿੰਦੇ ਕਲਯੁਗ ਦੇ ਕਾਜੀਆਂ ਦਾ ਆਹ ਹਾਲ ਹੋਊਗਾ ਵੀ ਜਿੱਧਰੋਂ ਵੱਡੀ ਲੈ ਗਈ ਉੱਧਰੋਂ ਕਹਿੰਦੇ ਹੱਕ ਜਿਹੜਾ ਹੈ ਨਾ, ਉਹ ਜਿੱਧਰ ਉਹਦਾ ਨਿਆਂ ਦਾ ਬਣਦਾ ਹੱਕ, ਵੀ ਇਹ ਸਹੀ ਆ ਉਹ ਝੂਠਾ ਹੈ, ਉਹ ਸੱਚ ਦਾ ਨਿਆਂ ਗਵਾ ਦਿਆ ਕਰਨਗੇ, ਇਨਸਾਫ ਨਹੀਂ ਕਰਿਆ ਕਰਨਗੇ, ਪੈਸੇ ਲੈ ਕੇ ਇਸ ਤਰ੍ਹਾਂ ਸੱਚ ਗਵਾ ਦਿਆ, ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਕਰ ਦਿਆ ਕਰਨਗੇ। ਕਾਜੀ ਹੋਣੀ ਜੱਜ ਹੋਣੀ, ਜੇ ਕੋ ਪੁੱਛੈ ਤਾਂ ਪੜ ਸੁਣਾਏ, ਜੇ ਭਲਾ ਕੋਈ ਸਿਆਣਾ ਬੰਦਾ ਕਾਜੀ ਤੋਂ ਜੱਜ ਹੋਣਾ ਤੋਂ ਪੁੱਛ ਲੇ ਵੀ ਇਹ ਜਿਹੜਾ ਤੁਸੀਂ ਇਹ ਫਤਵਾ ਜਿਹਾ ਲਾਇਆ ਹੈ, ਜਾਂ ਇਹ ਜਿਹੜਾ ਤੁਸੀਂ ਇਨਸਾਫ ਕੀਤਾ, ਵੀ ਇਹ ਕਿਹੜੀ ਕਿਤਾਬ ਚੋਂ ਸੁਣਿਆ ਪੜ੍ਹਿਆ, ਮੈਂ ਤਾਂ ਕਿਤੇ ਸੁਣਿਆ ਨਹੀਂ। ਕਹਿੰਦੇ ਐਵੇਂ ਹੀ ਕਹਿੰਦੇ ਕਿਤਾਬ ਚੋਂ ਪੜ੍ਹ ਕੇ ਆਪਣੇ ਕੋਲੋਂ ਲਫ਼ਜ਼ ਬੋਲਣੇ ਆ, ਕਹਿਦਿਆ ਕਰਨਗੇ ਵੀ ਲਾਓ ਲਾਲ ਕਿਤਾਬ ਅੰਦਰੋਂ ਚੁੱਕ ਕੇ, ਇਹ ਤਾਂ ਇਹਦੇ ਵਿੱਚ ਨਹੀਂ ਲਿਖਿਆ, ਅੰਦਰੋਂ ਲਾਲ ਕਿਤਾਬ ਲਿਆ। ਕਹਿੰਦੇ ਉਹ ਐਵੇਂ ਲਿਆ ਕੇ ਅਤੇ ਪੜ੍ਹ ਕੇ ਮੂੰਹ ਤੋਂ ਸੁਣਾ ਦਿਆ ਕਰਨਗੇ, ਲਾਲ ਕਿਤਾਬ ਖਾਨੇ ਓ ਕਾਜੀ ਬਲਦ ਪੜਾਇਆ ਕਿਉਂ। ਇਸੇ ਤਰ੍ਹਾਂ ਉਹ ਖਲ ਖਵਾਏ ਕਿ ਅਗ ਟਨ ਬੈਲ ਕਾ ਬੈਲ 50 ਸੈ ਡੰਡ, ਕਿ ਉਹ ਤੇਲੀ ਦਾ ਅਤੇ ਜਿਹੜਾ ਕਾਜੀ ਦਾ ਬਲਦ, ਤੇਲੀ ਦਾ ਉਹ ਤਕੜਾ ਸੀ ਅਤੇ ਜਿਹੜਾ ਕਾਜੀ ਦਾ ਮਾੜਾ ਬਲਦ ਸੀ ਉਹ ਆਪੋ ਵਿੱਚ ਹੀ ਕਿਤੇ ਪੜ ਕੇ ਉਹਨੇ ਮਾਰਤਾ ਕਾਜੀ ਦਾ ਬਲਦ, ਅਤੇ ਤੇਲੀ ਉਹ ਕਾਜੀ ਕੋਲ ਨਿਆਂ ਕਰਵਾਉਣ ਆਇਆ। ਕਹਿਣ ਲੱਗਾ ਮਹਾਰਾਜ, ਜੇ ਕੋਈ ਬੈਲ ਆਪੋ ਵਿੱਚ ਹੀ ਭਿੜ ਪੈਣ, ਇੱਕ ਮਾੜਾ ਹੋਵੇ ਇੱਕ ਤਕੜਾ ਹੋਵੇ, ਅਤੇ ਜੇ ਤਕੜੇ ਜਿਹੜਾ ਉਹ ਮਾੜੇ ਨੂੰ ਮਾਰ ਦੇਵੇ ਅਤੇ ਫਿਰ ਕੋਈ ਉਹ ਦੋਹਾਂ 'ਚ ਕੋਈ ਗੁਨਾਹਗਾਰ ਹੋ ਸਕਦਾ ਹੈ? ਕਹਿੰਦਾ ਵੀ ਉਹ ਤਾਂ ਪਸ਼ੂ ਹੈ, ਪਸ਼ੂਆਂ ਦਾ ਕੀ ਹੈ, ਆਪੋ ਵਿੱਚ ਹੀ ਪਿੜ ਪੁੜ ਕੇ ਮਰੀ ਜਾਂਦੇ, ਇਹਦਾ ਕੀ ਫਤਵਾ ਲਾਉਣਾ ਹੈ? ਇਹਦਾ ਕੋਈ ਨਹੀਂ ਫਤਵਾ, ਇਹਦਾ ਕੋਈ ਡੰਡ ਡੁੰਡ ਨਹੀਂ, ਇਹਦਾ ਕੋਈ ਨਹੀਂ, ਕੋਈ ਕਿਤਾਬ 'ਚ ਨਹੀਂ ਲਿਖਿਆ। ਫਿਰ ਉਹ ਕਹਿੰਦਾ ਤੇਲੀ ਕਹਿੰਦਾ ਮਹਾਰਾਜ, ਵੀ ਤੁਹਾਡਾ ਜਿਹੜਾ ਬੈਲ ਸੀ ਨਾ, ਉਹ ਮੇਰੇ ਬੈਲ ਨਾਲ ਪਿੜ ਪਿਆ ਸੀ, ਅਤੇ ਮੇਰੇ ਬੈਲ ਮਹਾਰਾਜ ਤਕੜੇ ਨੇ ਤੁਹਾਡੇ ਬੈਲ ਨੂੰ ਮਾਰਤਾ। ਉਸ ਵੇਲੇ ਕੰਨ ਜੇ ਚੱਕ ਕੇ ਆਵਾਜ਼ ਦੇਣ ਲੱਗਾ, ਉਹ ਕਾਕੇ, ਉਹ ਬੱਚੇ, ਉਹ ਪੁੱਤਰ, ਲਾਲ ਅੰਦਰ ਲਿਆ ਕਿਤਾਬ ਲਾਲ। ਉਹ ਹੋਰ ਪੁਸਤਕ ਚੱਕ ਲਿਆ, ਐਵੇਂ ਪੁੱਤਰੇ ਜੇ ਇਧਰੋਂ ਉਧਰੋਂ ਖੋਲ ਕੇ, ਅਤੇ ਉਹਨੂੰ ਕਹਿੰਦਾ ਸੁਣੋ ਤੇਲੀ ਆ, ਵੇਸਾ ਲਾਲ ਕਿਤਾਬ ਖਾਨੇ ਉਹ ਮੇਰੀ ਹੈ ਜਿਹੜੀ ਲਾਲ ਕਿਤਾਬ ਨਾ ਹੁਣ ਕਾਕਾ ਲਿਆ। ਕਹਿੰਦੇ ਇਹ ਆਉਂ ਪੈਂਦੀ ਹੈ, ਤੇਲੀ ਬਲਦ ਪੜਾਇਆ ਕਿਉਂ, ਤੇਲੀਆ ਮੇਰੇ ਬਲਦ ਨਾਲ ਕਿਉਂ ਪੜਾਇਆ ਤੁਹਾਨੂੰ ਖਲ ਖਵਾਈ, ਸਰੋਂ ਦੀ ਖਲ ਖਵਾ ਕੇ ਮਟੰਡਾ ਬਣਾਤਾ। ਬੈਲ ਕਾ ਬੈਲ 30 ਰੁਪਏ ਜਾਂ 50 ਰੁਪਏ ਟਨ, ਬੈਲ ਕਾ ਤਾਂ ਬੈਲ ਦੇ ਥਾਂ ਆਪਣਾ ਬੈਲ ਦੇ 50 ਰੁਪਏ ਨਾ ਡੰਡ ਦੇ ਤੇ। ਇਹ ਹੈ ਕਾਜੀਆਂ ਦਾ ਨਿਆਂ, ਕਲਯੁਗ ਦੇ ਆ ਵੀ ਇੱਧਰੋਂ ਵੀ ਨਾਲੇ ਉਹ ਬੈਲ ਦਾ ਬੈਲ ਲੈ ਲੈਂਦੇ, ਨਾਲੇ ਰੁਪਈਏ ਵੀ ਲੈ ਲੈਂਦੇ। ਅੱਜ ਕੱਲ੍ਹ ਦੇ ਇਹੋ ਜਿਹੀ ਹੈ। ਇੱਥੇ ਇੱਕ ਲੋਹਗੜ੍ਹ ਦਾ ਮਹੰਤ ਮੇਰੇ ਕੋਲ ਆ ਗਿਆ, ਉਹਦੀ ਕਿਤੇ ਭੈਣ ਦਾ ਉਹਦਾ ਛੱਡ ਛਿੜਾ ਜਿਹਾ ਹੋ ਗਿਆ ਸੀ, ਉਹ ਵਿਚਾਰੇ ਹੁਣ ਪੇਕੇ ਹੀ ਆਉਣਾ ਹੈ। ਅਤੇ ਉਹ ਦੂਜੇ ਆਪਣੇ ਛੋਟੇ ਭਰਾ ਨੂੰ ਕਹਿਣ ਲੱਗੇ ਵੀ ਚਲੋ ਤੂੰ ਮੇਰਾ ਆਪਣਾ ਹਿੱਸਾ ਇਹਨੂੰ ਵਿਚਾਰੀ ਭੈਣ ਨੂੰ ਦੇ ਦੇ, ਤੇਰੀ ਵੀ ਭੈਣ ਮੇਰੀ ਵੀ, ਮੈਂ ਤਾਂ ਹੁਣ ਸਾਧੂ ਹਾਂ, ਗੁਰਦੁਆਰੇ ਬੈਠਾ, ਮੈਂ ਤਾਂ ਕੋਈ ਹਿੱਸਾ ਲੈਣਾ ਨਹੀਂ। ਉਹ ਕਹਿੰਦਾ ਮੈਂ ਨਹੀਂ ਦੇਣਾ ਹੈ ਭੈਣ ਨੂੰ। ਉਹ ਕਹਿੰਦਾ ਚੱਲ ਤੇਰਾ ਤਾਂ ਨਹੀਂ ਹੈ ਤਾਂ ਮੇਰਾ ਹਿੱਸਾ ਹੈ, ਮੈਂ ਤਾਂ ਗੁਰਦੁਆਰੇ ਬੈਠਾ, ਮੇਰਾ ਹਿੱਸਾ ਦੇ ਦੇ। ਉਹ ਵਿਚਾਰੀ ਗਰੀਬੀ ਚਾਰ ਦਿਨ ਸੁੱਖ ਨਾਲ ਰਾਮ ਨਾਲ ਕਰ ਲੂ। ਕਹਿੰਦਾ ਨਹੀਂ, ਜਿੱਥੇ ਮਰਜ਼ੀ ਜਾ। ਅਤੇ ਉਹ ਚਲੋ ਮੁਕੱਦਮਾ ਚੱਲ ਪਿਆ। ਹੁਣ ਜਿਹਦੇ ਕੋਲ ਜ਼ਮੀਨ ਜਾਇਦਾਦ ਆ ਗਈ ਉਹਨੇ ਤਾਂ ਫਿਰ ਪੈਸੇ ਦੇ ਹੀ ਦੇਣੇ ਨਾ, ਜੱਜ ਸਾਹਿਬ ਨੂੰ ਉਹਦੇ ਕੋਲ ਆਏ ਹੈ, ਪਤਾ ਹੀ ਹੈ ਵੀ ਚਲੋ ਜੇ ਦੋ ਚਾਰ ਸਾਲ ਦਾ ਮਾਮਲਾ ਲੱਗ ਜੂਗਾ ਤਾਂ ਫਿਰ ਤਾਂ ਕੋਲ ਆਪਣੇ ਕੋਲ ਰਹਿ ਜੂ। ਉਹ ਫਿਰ ਉਹਨੇ ਉੱਧਰੋਂ ਪੈਸੇ ਪੂਸੇ ਜਿਹਦੇ, ਅਤੇ ਫਿਰ ਉਹ ਜੱਜ ਹੋਣੀ ਉਹਨਾਂ ਦੀ ਬੋਲੀ ਬੋਲਣ ਲੱਗ ਪਏ। ਵਕੀਲ ਨੇ ਝੱਟ ਦੱਸਤਾ, ਕਹਿੰਦੇ ਮਹੰਤ ਜੀ ਬੋਲੀ ਬਦਲ ਗਈ, ਕੋਈ ਦੇ ਲੇਤਾ ਦਿੱਤਾ ਲੱਗ ਜਾ ਉਹਨੂੰ, ਇਉਂ ਜੀਦਾ ਵੀ ਤੇਰੇ ਭਰਾ ਦੇ ਹੱਕ 'ਚ ਜਾਊਗਾ, ਇਸ ਕਰਕੇ ਭੱਜ ਨੱਠ ਕਰ ਲਾ। ਭੱਜ ਨੱਠ ਕੀਤੀ, ਕਹਿੰਦੇ ਵੀ ਇਹ ਤਾਂ ਇੱਥੋਂ ਦਾ ਹੈ। ਉਹ ਕਹਿੰਦੇ ਵੀ ਚਲੋ ਗਿਆਨੀ ਜੀ ਕੋਲ ਗੱਲ ਕਰੋ, ਉਹਨੂੰ ਕਹੋ ਸਾਰੀ ਕਹਾਣੀ ਦੱਸੋ। ਉਹ ਕਹਿਣਗੇ ਉਸਨੂੰ, ਉਹ ਮੇਰੇ ਕੋਲ ਆ ਗਏ ਸਾਰੀ ਗੱਲ, ਗੱਲ ਤਾਂ ਠੀਕ ਹੈ, ਤੂੰ ਆਪਣਾ ਹਿੱਸਾ ਹੀ ਭੈਣ ਨੂੰ ਦਵਾ ਰਿਹਾ, ਉਹ ਭਰਾ ਤੋਂ ਤਾਂ ਨਹੀਂ ਕੋਈ ਖੁੰਝ ਰਿਹਾ, ਸਹੀ ਹੈ। ਉਹ ਕਹਿੰਦੇ ਮਹਾਰਾਜ ਤੁਸੀਂ ਕੁਛ ਕਹੋ, ਸੁਣੋ ਸੁਣੋ। ਵੀ ਇਸ ਤਰ੍ਹਾਂ ਵਿਚਾਰੇ ਗਰੀਬਣੀ ਦੇ ਚਾਰ ਦਿਨ ਚੰਗੇ ਲੰਘ ਜਾਣਗੇ। ਮੈਂ ਕਿਹਾ ਵੀ ਚਲੋ ਉੱਥੇ ਕੋਈ ਹੈਗਾ ਹੈ? ਕਹਿੰਦੇ ਜੀ ਹਾਂ, ਬਰਨਾਲੇ ਉਹ ਅੱਜ ਕੱਲ੍ਹ ਲੱਗਾ ਹੋਇਆ, ਉੱਥੇ ਕੋਈ ਆਉਣ ਜਾਣ ਵਾਲਾ ਚੰਗਾ ਸਰਦਾਰ ਇੱਥੇ ਹੈਗਾ ਸੀ, ਮੈਂ ਉਹਨੂੰ ਥੋੜ੍ਹਾ ਜਿਹਾ ਕਹਿ ਸੁਣ ਦਿੱਤਾ ਵੀ ਹੈ, ਤੋ ਉਹਦੇ ਨਾਲ ਉਹ ਕਹਿੰਦਾ ਕਿ ਸਾਡੇ ਘਰ ਆ ਜਾਂਦਾ ਹੈ। ਮੈਂ ਚਲੋ ਉਹਨੂੰ ਐਸ ਸਮਝਾ ਸਮਝੋ, ਉਹਦੇ ਵੀ ਆਏ ਹੈ, ਉਹਨਾਂ ਨੇ ਆਣ ਜਾ ਕਰੇ ਵਿਚਾਰੀ ਨਾ। ਉਹਨੇ ਜਦੋਂ ਆਇਆ ਤੇ ਕਹਿ ਕੁਝ ਦਿੱਤਾ, ਜਾਣੀ ਇਹ ਐਨ ਜਿਵੇਂ ਮਹਾਰਾਜ ਨੇ ਲਿਖਿਆ ਨਾ, ਵੱਡੀ ਲੈ ਕੇ ਹੱਕ ਗਵਾਏ, ਪ੍ਰੈਕਟੀਕਲ ਪ੍ਰਤਿਆਇਆ ਹੋਇਆ ਐਨ ਸਾਹਮਣੇ। ਤੇ ਜਦੋਂ ਕਿਹਾ ਸੁਣਿਆ, ਕਹਿੰਦਾ ਕਹਿੰਦੇ ਕੋਈ ਨਾ ਸੋਚਾਂਗੇ। ਕਹਿੰਦਾ ਸੋਚਣਾ ਕੀ ਹੈ, ਇਹ ਉਹਦਾ ਭਰਾ ਦਾ ਹੀ ਹੱਕ ਹੈ, ਭੈਣ ਨੂੰ ਦੇਣਾ ਹੈ, ਉਹਦਾ ਹੁਣ ਤਾਂ ਨਹੀਂ ਹੱਕ ਖੋ ਕੇ ਦਿੱਤਾ ਜਾਂਦਾ। ਉਹਦਨ ਉਹ ਰੁਪਈਏ ਆ ਗਏ ਸੀ, ਫਿਰ ਕੀ ਕੀਤਾ, ਵੈਸੇ ਆਹ ਨਿਆਣ ਦਿੱਤਾ ਫਤਵਾ, ਇਹ ਲਾ ਦਿੱਤਾ ਦੋ ਚਾਰ ਕਰ ਲਗਤੇ, ਕਹਿੰਦਾ ਡਿਸਮਿਸ, ਵੀ ਇੱਥੋਂ ਮੁਕੱਦਮਾ ਖਾਰਜ, ਅੱਗੇ ਜਾ ਕੇ ਲੜੋ ਤੁਸੀਂ, ਵੀ ਨਾ ਤੇਰੇ ਹੱਕ 'ਚ ਨਾ ਇਹਦੇ ਹੱਕ 'ਚ, ਫਰੀ ਜਾਓ ਫਿਰ ਵੀ ਜਾਓ, ਫਾਇਦਾ ਭਲਾ ਕੀ ਹੋ ਗਿਆ, ਉਧਰੋਂ ਵੀ ਲੱਗ ਗਏ ਉਧਰੋਂ ਖਾ ਲਏ, ਇੱਧਰੋਂ ਐਵੇਂ ਗਏ। ਇਸ ਕਰਕੇ ਵੀ ਇਹੋ ਜਿਹੀ ਹੈ ਜਿਵੇਂ ਉਹ ਜ਼ਿਮੀਂਦਾਰ ਦਾ ਅਤੇ ਜਲਾਹੇ ਦਾ ਆਪੋ ਵਿੱਚ ਹੀ ਕਹਿੰਦੇ ਕੋਈ ਰੌਲਾ ਗੋਲਾ ਜਿਹਾ ਪੈ ਗਿਆ ਸੀ, ਅਤੇ ਉਹ ਆਪੋ ਵਿੱਚ ਹੀ ਫੈਸਲਾ ਕਰਾਉਣ ਵਾਸਤੇ ਜਦੋਂ ਗਏ ਜੱਜ ਕੋਲ, ਜਾਣੀ ਕਾਜੀ ਕੋਲ, ਅਤੇ ਜਿਹੜਾ ਉਹ ਜਲਾਹਾ ਸੀ ਉਹਨੇ ਕਹਿ ਦਿੱਤਾ ਵੀ ਮੈਂ ਤੁਹਾਨੂੰ ਮਹਾਰਾਜ ਬਹੁਤ ਵਧੀਆ ਜਿਹੜੀ ਪੱਗ ਹੈ ਨਾ ਬਣਾ ਕੇ ਦੇ ਦਿਓ, ਫੈਸਲਾ ਮੇਰੇ ਹੱਕ 'ਚ। ਉਹ ਕਹਿੰਦਾ ਠੀਕ ਹੈ। ਜੱਟ ਨੇ ਕਹਿੰਦਾ ਕਹਿੰਦੇ ਮਹਾਰਾਜ ਬੈਠਕਾ ਮੈਂ ਦੇ ਦੂੰਗਾ, ਮੇਰੇ ਹੱਕ 'ਚ ਕਰ ਦਿਓ, ਹੁਣ ਪੰਜ ਜਾਂ ਪੰਜ ਦਸ ਰੁਪਈਆਂ ਦਾ ਬੈਠਕਾ, ਪੰਜਾਹ ਸੱਠ ਰੁਪਈਆਂ ਦਾ। ਅਤੇ ਉਹ ਤੇਰਾ ਉਹ ਫੈਸਲਾ ਕਰਨ ਲੱਗਿਆ, ਅਤੇ ਉਦੋਂ ਕਹਿੰਦਾ ਵੀ ਇਹ ਜ਼ਿਮੀਂਦਾਰ ਦਾ ਠੀਕ ਹੈ, ਤੂੰ ਝੂਠਾ ਹੈ। ਉਹ ਵਿਚਾਰਾ ਜਲਾਹਾ ਕਰੇ, ਮਹਾਰਾਜ ਪੱਗ ਦੀ ਲਾਜ ਰੱਖਿਓ, ਜਦੋਂ ਨਾ ਹੀ ਹਟਿਆ ਖਾਰੀ ਕਹਿਤਾ, ਕਹਿੰਦਾ ਵੀ ਜਲਾਇਆ ਤੇਰੀ ਪੱਗ ਪੁੱਗ ਨੂੰ ਤਾਂ ਜੱਟ ਦਾ ਬੈੜਕਾ ਖਾ ਗਿਆ। ਕਲਯੁਗ ਦਾ ਨਿਆਂ ਹੈ ਕਾਜ਼ੀਆਂ ਦਾ, ਜੱਜਾਂ ਦਾ। ਇਹ ਕਾਜੀ ਹੋ ਕੇ ਬਹਿ ਨਿਆਏ, ਜੇ ਕੋਈ ਪੁੱਛਿਆ ਤਾਂ ਪੜ੍ਹ ਸੁਣਾਏ, ਲੈ ਦੇ ਕੇ ਇਸ ਤਰ੍ਹਾਂ ਪੜ੍ਹ ਕੇ ਸੁਣਾਉਂਦੇ ਫੈਸਲਾ। ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਇਸ ਤਰ੍ਹਾਂ ਕਹਿੰਦੇ ਇੱਧਰ ਕਹਿੰਦੇ ਜਿਹੜੇ ਕੋਈ ਆਪਣੇ ਆਪ ਨੂੰ ਧਾਰਮਿਕ ਆਗੂ ਕਹਿੰਦੇ, ਪੜ੍ਹੇ ਲਿਖੇ ਵਿਦਵਾਨ ਸਮਝਦੇ, ਉਹਨਾਂ ਦਾ ਹਾਲ ਵੀ ਬੁਰਾ ਪਿਆ। ਕਹਿੰਦੇ ਮਾਇਆ ਪਿੱਛੇ ਜਿਹੜਾ ਤੁਰਕਾਂ ਦਾ ਮੰਤਰ ਹੈ ਨਾ, ਕਲਮਾ ਕੁਲਮਾ ਜਾ, ਉਹ ਕੰਨ ਰਾਹੀਂ ਕਹਿੰਦੇ ਸੁਣ ਕੇ ਹਿਰਦੇ ਵਿੱਚ ਸਮਾ ਜਾਂਦਾ, ਹਿਰਦੇ ਵਿੱਚ ਆ ਜਾਂਦਾ ਹੈ। ਲੋਕ ਮੁਹਾਵੈ ਚਾੜੀ ਖਾਹੇ, ਫਿਰ ਕਹਿੰਦੇ ਲੋਕ ਮੁਹਾਵੈ ਚਾੜੀ ਖਾਹੇ, ਲੋਕਾਂ ਨੂੰ ਸੁਣਾ ਸੁਣਾ ਕੇ ਅੱਗੇ ਚੂਲੀਆਂ ਖਾ ਕੇ, ਚੂਲੀਆਂ ਕਰਕੇ ਨਾ ਹਕੂਮਤਾਂ ਨੂੰ, ਜਿਹੜੇ ਕੋਈ ਅੱਗੇ ਅਫਸਰ ਹੈ ਉਹਨਾਂ ਨੂੰ ਕਹਿੰਦੇ, ਉਹਨਾਂ ਕੋਲ ਚੂਲੀਆਂ ਖਾ ਕੇ, ਚੂਲੀਆਂ ਕਰਕੇ ਅਫਸਰਾਂ ਕੋਲ ਉਹਨਾਂ ਨੂੰ ਮੁਹਾਵਾ ਕੀ ਲੁੱਟਦੇ ਕੁੱਟਸਦੇ ਹਨ ਲੋਕ, ਚੌਕਾ ਦੇ ਕੇ ਸੁੱਚਾ ਹੋਏ। ਇੱਧਰ ਕਹਿੰਦੇ ਜਿਹੜਾ ਹਿੰਦੂ ਉਹਦਾ ਵੀ ਬੁਰਾ ਹਾਲ ਹੋਇਆ, ਸਵੇਰੇ ਉੱਠ ਕੇ ਗਊ ਦੇ ਗੋਬਰ ਦਾ ਲੈ ਕੇ ਚੌਕਾ ਜਾ ਦੇ ਲੈਂਦੇ। ਐਸਾ ਹਿੰਦੂ ਵੇਖੋ ਕੋਈ, ਲੋਕ ਕਹਿੰਦੇ ਇਹੋ ਜਿਹਾ ਹਿੰਦੂ ਹੋਊਗਾ, ਉਹ ਕਹਿੰਦੇ ਚੌਕਾ ਦਊਗਾ ਸਾਰੀ ਦਿਹਾੜੀ ਦੂਜਾ ਕੁਛ ਕਰਨਾ। ਜਾਂ ਹਿੰਦੂ ਵੀ ਕਹਿੰਦੇ ਜਿਹੜਾ ਚੌਂਕਾ ਦੇਣ ਵਾਲਾ ਹੋਊਗਾ, ਕੋਈ ਕੋਈ ਹੋਊਗਾ ਗੋਬਰ ਦਾ, ਇਹ ਤਾਂ ਕਹਿੰਦੇ ਕੀ ਲੱਗ ਚੱਲਿਆ ਪਿੱਛੇ ਹੱਥ ਜੇ ਲਾ ਕੇ ਖਾ ਪੀ ਲਿਆ ਕਰਨਗੇ, ਖਾਣ ਪੀਣ ਵੀ ਇਹ ਕਹਿੰਦੇ ਤਾਂ ਭੁੱਲ ਹੀ ਰਹੇ, ਆ ਜਿਹੜੇ ਇਹ ਤਾਂ ਜ਼ਿਮੀਂਦਾਰੀ ਸਿੱਖੀ ਸਿਖਾਈ ਗਏ। ਜੋਗੀ ਗਿਰਹੀ ਜਟਾ ਵਿਭੂਤ, ਕਲਯੁਗ ਦੇ ਜਿਹੜੇ ਜੋਗੀ ਯੋਗ ਸਾਧਨ ਕਰਨ ਵਾਲੇ ਉਹਨਾਂ ਦਾ ਵੀ ਹਾਲ ਹੈ ਵੀ ਉਹ ਗ੍ਰਿਸਤੀ ਬਣ ਗਏ ਹੈ, ਗ੍ਰਿਸਤੀ ਬਣ ਜਾਣਗੇ, ਵਿਆਹੇ ਜਾਣਗੇ। ਜੋਗੀ ਗਿਰਹੀ ਤੇ ਸਿਰ ਤੇ ਬੜੀਆਂ ਬੜੀਆਂ ਜਟਾਂ ਵਧਾਈਆਂ ਹੋਣਗੀਆਂ, ਸਿੰਗੁਰਹੀ ਜਟਾ ਭੂਤ ਸਰੀਰ ਤੇ ਸਵਾਜੀ ਮਰੀ ਹੋਵੇਗੀ। ਆਗੈ ਪਾਛੈ ਰੋਵੈ ਭੂਤ, ਕਹਿੰਦੇ ਕੰਨ ਪਾਟੇ ਜਿਹੜੇ ਜੋਗੀ ਇਹਨਾਂ ਦੇ ਕਹਿੰਦੇ ਅੱਗੇ ਪਿੱਛੇ ਪੁੱਤ ਰੋਂਦੇ ਫਿਰਨਗੇ, ਇਉਂ ਗ੍ਰਿਸਤੀ ਹੋਣਗੇ, ਕਿਆ ਕਰਨਗੇ, ਅਸੀਂ ਯੋਗ ਅਭਿਆਸੀ ਹਾਂ, ਰੱਬ ਨਾਲ ਜੁੜਦੇ ਹਾਂ ਯੋਗ ਦੁਆਰਾ। ਯੋਗ ਨ ਪਾਇਆ ਜੁਗਤ ਗਵਾਈ, ਇਸ ਤਰ੍ਹਾਂ ਯੋਗ ਦਾ ਜਿਹੜਾ ਕੋਈ ਸਹੀ ਢੰਗ ਹੈ ਉਹ ਤਾਂ ਪਾਇਆ ਨਹੀਂ ਹੈ, ਜੁੜਨਾ ਤਾਂ ਪਾਇਆ ਨਹੀਂ ਹੈ, ਸਗੋਂ ਯੋਗ ਦੀ ਜਿਹੜੀ ਜੁਗਤੀ ਹੈ ਉਹ ਵੀ ਗਵਾ ਲਈ ਹੈ। ਕਿਤ ਕਾਰਨ ਸਿਰ ਸ਼ਾਈ ਪਾਈ, ਇਸ ਕਰਕੇ ਕਿਸ ਵਾਸਤੇ ਸਿਰ ਵਿੱਚ ਸਵਾਜੀ ਪਾਈ, ਕੋਈ ਫਾਇਦਾ ਤਾਂ ਹੋਇਆ ਨਹੀਂ ਇਹਨਾਂ ਨੂੰ। ਨਾਨਕ ਕਲ ਕਾ ਇਹੋ ਪਰਵਾਰ, ਕਹਿੰਦੇ ਕਲਯੁਗ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਗੱਲਾਂ ਉੱਪਰ ਲਿਖੀਆਂ ਹੈ ਨਾ, ਉਹ ਸਾਰੀਆਂ ਪ੍ਰਵਾਨ ਨਹੀਂ ਹੋਣਗੀਆਂ, ਹਰ ਪਾਸੇ ਮੰਨੀਆਂ ਜਾਣਗੀਆਂ, ਇਹਨਾਂ ਵਿੱਚੋਂ ਕੋਈ ਰਤਾ ਜਿੰਨਾ ਝੂਠ ਨਹੀਂ ਹੋਵੇਗਾ। ਆਪੇ ਆਖਣ ਆਪੇ ਜਾਣ, ਜਿਹੜੇ ਕਲਯੁਗ ਦੇ ਲੋਕ ਹੈ ਉਹਨਾਂ ਦਾ ਹਾਲ ਇਹੋ ਹੋਊਗਾ, ਆਪੇ ਆਖਣ ਆਪੇ ਜਾਣ, ਆਪੇ ਤਾਂ ਸਾਰਾ ਕੁਝ ਜਾਣਦੇ ਹੋਣਗੇ, ਪਤਾ ਹੋਇਆ ਕਰੂਗਾ, ਅਤੇ ਆਪਣੇ ਵੱਲੋਂ ਆਖਿਆ ਕਰਨਗੇ ਮਹਾਰਾਜ ਇਹਦਾ ਕੀ ਅਰਥ ਹੈ, ਇਹਦਾ ਕੀ ਅਰਥ ਹੈ। ਜਿਵੇਂ ਅੱਜ ਕੱਲ੍ਹ ਕਹੀ ਜਾਂਦੇ, ਇੱਕ ਮੁਰੰਤ ਹੈ ਦੋ ਮੂਹੇ, ਦੋਏ ਮੁਰੰਤ ਹੈ ਚਾਰ, ਚਾਰ ਮੁਰੰਤ ਹੈ ਛੇ ਮੂਹੇ, ਚਾਰ ਪੁਰਖ ਦੇ ਨਾਲ ਜਾਂ ਜਲ ਕੀ ਮਾਸ਼ਰੀ ਚਰੈ ਖਦੂਰ, ਇਹਦਾ ਮਹਾਰਾਜ ਕੀ ਅਰਥ ਹੈ ਵੀ ਭਾਵੇਂ ਕਿਸੇ ਤੋਂ ਪੁੱਛ ਕੇ ਜਾਣਿਆ ਹੋਵੇ ਅਤੇ ਦੂਜੇ ਨੂੰ ਸ਼ਰਮਿੰਦਾ ਕਰਨ ਵਾਸਤੇ ਨਾ ਉਹਨੂੰ ਕਹਿੰਦੇ ਵੀ ਇਹਦਾ ਕੀ ਹੈ, ਇੱਕ ਮਰਨ ਨਾਲ ਦੋ ਮਰ ਕੇ, ਦੋ ਮਰਨ ਨਾਲ ਚਾਰ ਮਰ ਗਏ, ਚਾਰ ਤੋਂ ਅੱਗੇ ਛੇ ਮਰ ਗਏ, ਇਹਦਾ ਕੀ ਅਰਥ ਹੈ। ਜੇ ਤਾਂ ਅਗਲੇ ਨੂੰ ਨਹੀਂ ਆਉਂਦਾ ਫਿਰ ਕਹਿਣਗੇ ਐਵੇਂ ਹੀ ਤੂੰ ਮੁੜਿਆ ਫਿਰਦਾ, ਮੁਸ਼ਕਰੀਆਂ ਕਰਨਗੇ, ਅਤੇ ਜੇ ਉਹਨੇ ਅਰਥ ਕਰਕੇ ਸੁਣਾ ਦਿੱਤੇ ਫਿਰ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਜਾਣਦੇ ਸੀ, ਸਿਰਫ ਤੈਨੂੰ ਹੀ ਪਰਖਦੇ ਵੀ ਤੈਨੂੰ ਕੋਈ ਆਉਂਦਾ ਕਿ ਕਿਤੇ ਐਵੇਂ ਹੀ ਆ ਬੁੱਧੂ, ਲਪੋੜ ਸੰਖੀ ਹੈ। ਇਹ ਕਲਯੁਗ ਦੇ ਲੋਕਾਂ ਦਾ ਇਹੋ ਜਿਹਾ ਹੋਊਗਾ ਇਹ ਪ੍ਰਵਾਨ, ਵੀ ਆਪੇ ਪਹਿਲਾਂ ਪ੍ਰਸ਼ਨ ਆਖਿਆ ਕਰਨਗੇ ਜਾਣਨ ਵਾਸਤੇ, ਫਿਰ ਆਪ ਹੀ ਕਿਹਾ ਕਰਨਗੇ ਅਸੀਂ ਤਾਂ ਪਹਿਲਾਂ ਹੀ ਇਹ ਸਭ ਕੁਝ ਜਾਣਦੇ ਸੀ, ਸਮਝਦੇ ਤਾਂ ਤੈਨੂੰ ਹੀ ਜਮਾਉਣਾ ਸੀ ਭਾਈ ਜੀ ਗਿਆਨੀ ਜੀ। ਚੌਪਈ ਪੁੰਨ ਸਤਿਗੁਰ ਸਿੱਧ ਗੋਸ਼ਟ ਕਰੀ, ਹਾਂ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਫਿਰ ਇੱਥੇ ਇਹਨਾਂ ਨਾਲ ਜਿਹੜੀ ਸਿੱਧ ਗੋਸ਼ਟ ਬਾਣੀ ਹੈ ਵੀ ਉਚਾਰਨ ਕੀਤੀ ਸਿੱਧਨ ਕੀ ਦੁਬਿਧਾ ਸਭ ਹਰੀ, ਇਸ ਬਾਣੀ ਦੁਆਰਾ ਸਿੱਧਾਂ ਦੀ ਜਿੰਨੀ ਦੁਬਿਧਾ ਸੀ, ਦਵੈਤ ਭਾਵ ਸੀ, ਉਹ ਸਾਰੀ ਨਾਸ ਕਰ ਦਿੱਤੀ। ਪਦ ਪੰਕਜ ਪਰ ਬੰਧਨ ਕਰ, ਫਿਰ ਤਾਂ ਜਿੰਨੇ ਸਿੱਧਨਾਥ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਨਮਸਕਾਰਾਂ ਕਰਦੇ, ਉਸਤਤ ਉਚਰ ਹਰਖ ਉਰ ਧਰਹੀ, ਮਹਾਰਾਜ ਦੀ ਉਸਤੀ ਉਚਾਰਨ ਕਰਦੇ ਹਿਰਦੇ ਵਿੱਚ ਬੜੀ ਖੁਸ਼ੀ ਧਾਰਦੇ ਹਨ। ਲਖਿਓ ਕਲੀ ਮਹਿ ਭਾ ਅਵਤਾਰ, ਇਉਂ ਸਾਰਿਆਂ ਸਿੱਧਾਂ ਨੇ ਜਾਣ ਲਿਆ ਵੀ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਤਾਂ ਅਵਤਾਰ ਹੋ ਗਿਆ ਹੈ। ਧਰਨ ਕੀਨ ਤਨ ਸ੍ਰੀ ਕਰਤਾਰ, ਕਰਤਾਰ ਵਾਹਿਗੁਰੂ ਨੇ ਗੁਰੂ ਨਾਨਕ ਦਾ ਸਰੀਰ ਧਾਰਨ ਕੀਤਾ ਹੈ। ਨਾਮ ਜਪਾਏ ਬਾਣ ਉਧਾਰ, ਇਸ ਤਰ੍ਹਾਂ ਨਾਮ ਜਵਾ ਕੇ ਪੁਰਸ਼ਾਂ ਦਾ ਉਧਾਰ ਕਰਨਗੇ। ਜੈ ਤਹ ਕੀਰਤ ਧਰਮ ਬਿਥਾਰ, ਕਿਸੇ ਵਾਹਿਗੁਰੂ ਦੀ ਕੀਰਤੀ ਤੇ ਜਿਹੜਾ ਧਰਮ ਹੈ ਸਭ ਕਲ ਉਦਰੀ ਇੱਕ ਨਾਮ ਧਰਮ ਉਹ ਫੈਲਾਉਣਗੇ। ਹੋਤ ਸਮਾਨ ਨਹੀਂ ਕੇ ਕੋ, ਇਹਨਾਂ ਦੇ ਸਮਾਨ ਬਰਾਬਰ ਤਾਂ ਕੋਈ ਹੋ ਨਹੀਂ ਸਕੇਗਾ। ਗਤ ਦਾਇਕ ਸ਼ਰਧਾ ਧਰ ਜੋ, ਇਹ ਤਾਂ ਜਿਹੜਾ ਸ਼ਰਧਾ ਧਾਰੇਗਾ ਉਹਨਾਂ ਨੂੰ ਮੁਕਤੀ ਦੇਣ ਵਾਲੇ ਹੋਣਗੇ, ਮੁਕਤ ਕਰ ਦੇਣਗੇ। ਬਿਨ ਪ੍ਰਭ ਹਮੈ ਨ ਜੀਤ ਸਕਾਈ, ਆਪੋ ਵਿੱਚ ਹੀ ਇੱਕ ਦੂਸਰੇ ਨੂੰ ਕਹਿੰਦੇ ਵੀ ਜੇ ਪਰਮੇਸ਼ਰ ਨਾ ਹੁੰਦਾ ਕੋਈ, ਪਰਮੇਸ਼ਰ ਤੋਂ ਬਗੈਰ ਤਾਂ ਸਾਨੂੰ ਕੋਈ ਜਿੱਤ ਨਹੀਂ ਸਕਦਾ ਸੀ। ਜਾਂ ਤੇ ਸਤ ਜਾਣਿਓ ਜਗ ਰਾਇ, ਇਸ ਕਰਕੇ ਅਸੀਂ ਤਾਂ ਸਤ ਕਰਕੇ ਹੈ ਸਨੇਚੇ ਕਰਕੇ ਜਾਣ ਲਿਆ ਵੀ ਗੁਰੂ ਨਾਨਕ ਤਾਂ ਸੰਸਾਰ ਦਾ ਰਾਜਾ ਹੈ, ਸੰਸਾਰ ਦਾ ਮਾਲਕ ਹੀ ਆਇਆ ਹੋਇਆ ਹੈ। ਦੋਹਰਾ ਇਸ ਵਿਦ ਧਰੀ ਪ੍ਰਤੀਤ, ਔਰ ਇਸ ਤਰ੍ਹਾਂ ਸਾਰਿਆਂ ਸਿੱਧਾਂ ਨੇ ਹਿਰਦੇ ਵਿੱਚ ਪ੍ਰਤੀਤੀ ਧਾਰ ਲਗੀ, ਯਕੀਨ ਧਾਰ ਲਿਆ ਹੈ। ਕਰ ਬੰਧਨ ਜਗਤੇ, ਜਗਤ ਦੇ ਮਾਲਕ ਸਤਿਗੁਰਾਂ ਨੂੰ ਸਭ ਸਿੱਧਾਂ ਨੇ ਨਮਸਕਾਰਾਂ ਕੀਤੀਆਂ। ਵਿਦਾ ਸਿੱਧ ਹੋਏ ਸਰਬ, ਜਿੰਨੇ ਵੀ ਸਿੱਧ ਹੈ ਮਹਾਰਾਜ ਦੇ ਪਾਸੋਂ ਵਿਦਿਆ ਹੋ ਕੇ ਚਲੇ ਗਏ। ਕਹਿ ਆਦੇਸ਼ ਆਦੇਸ਼, ਹਮਾਰਾ ਆਪ ਜੀ ਨੂੰ ਨਮਸਕਾਰ ਹੋਵੇ, ਆਪ ਜੀ ਨੂੰ ਨਮਸਕਾਰ ਹੋਵੇ। ਚੌਪਈ ਸਭ ਚਰਚਾ ਜੇ ਵਰਣਨ ਕਰ, ਕਵੀ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ, ਜਿਵੇਂ ਸਿੱਧਾਂ ਨਾਲ ਇੱਥੇ ਗਿਆਨ ਚਰਚਾ ਹੋਈ ਹੈ, ਜੇ ਮੈਂ ਸਾਰੀ ਖੋਲ ਕੇ ਵਰਣਨ ਕਰਾਂ ਕਥਨ ਕਰਾਂ। ਗ੍ਰੰਥ ਵਡਨ ਤੇ ਔਰ ਮੈਂ ਡਰ ਹਾਂ, ਕਹਿੰਦੇ ਗ੍ਰੰਥ ਪਹਿਲਾਂ ਹੀ ਬਹੁਤ ਵਧ ਗਿਆ, ਹੋਰ ਵਧ ਜਾਏਗਾ, ਇਸ ਕਰਕੇ ਹਿਰਦੇ ਵਿੱਚ ਮੈਂ ਡਰਦਾ ਹਾਂ। ਬੋਹਰਨ ਪਾਰ ਸੁਪਾਇਓ ਜਾਈ, ਇਹ ਭਲਾ ਸਾਰੀ ਮੈਂ ਗਿਆਨ ਚਰਚਾ ਕਥਨ ਵੀ ਕਰੀ ਕਰ ਦੇਵਾਂ ਮਹਾਰਾਜ ਦੀ, ਫੇਰ ਕਿਹੜਾ ਹੱਦ ਬੰਨਾ ਪਾਇਆ ਜਾਣਾ, ਪੂਰੀ ਚਰਚਾ ਮੇਥੋਂ ਬਿਆਨ ਹੋ ਸਕਣੀ ਹੈ। ਸ੍ਰੀ ਗੁਰ ਜੇ ਤੇ ਚਰਚਾ ਗਾਈ, ਗੁਰੂ ਮਹਾਰਾਜ ਨੇ ਸਿੱਧਾਂ ਨਾਥਾਂ ਨਾਲ ਚਰਚਾ ਕਹੀ ਕਹਾਈ ਹੈ। ਮੇਲਾ ਵਿਛੜਨ ਲੱਗੇ ਉਹ ਬਹੋਰੀ, ਇਸ ਤੋਂ ਬਾਅਦ ਫੇਰ ਕਹਿੰਦੇ ਜਿਹੜਾ ਇਹ ਜੋੜ ਮੇਲਾ ਸ਼ਿਵਰਾਤਰੀ ਦਾ ਬੀਜਣ ਲੱਗ ਪਿਆ, ਲੋਕ ਚੱਲਣ ਲੱਗ ਪਏ ਹਨ। ਗਮਨੇ ਮਾਨਵ ਨਿਜ ਨਿਜ ਠੌਰੀ, ਆਪੋ ਆਪਣੀਆਂ ਥਾਵਾਂ ਨੂੰ ਜਿਹੜੇ ਲੋਕ ਚੱਲ ਪਏ ਹਨ। ਬਾਡੀ ਬਾਲਕ ਪਗਲ ਪਟਾਇਓ, ਜਿਹੜਾ ਇਹ ਤਰਖਾਣ ਦਾ ਪੁੱਤਰ ਸੀ ਇਹ ਮਹਾਰਾਜ ਦੇ ਚਰਨੀ ਲੱਗਿਆ ਹੈ। ਆਰਣ ਸੁਤਕਾਰ ਪ੍ਰਭ ਸਿਰ ਲਾਇਓ, ਆਰਣ ਨੂੰ ਤਲਾ ਦਾ ਹੁੰਦਾ ਹੈ, ਸੁਤ ਨੂੰ ਪੁੱਤਰ ਦਾ, ਤਲਾਬ ਦੇ ਵਿੱਚੋਂ ਪੈਦਾ ਹੋਣ ਵਾਲਾ ਹੁੰਦਾ ਕਵਲ ਫਲ, ਇਸ ਕਰਕੇ ਆਰਣ ਸੁਤ ਦਾ ਅਰਥ ਹੈ ਕਵਲ, ਤੇ ਕਰ ਦਾ ਅਰਥ ਹੈ ਜਿਹੜੇ ਕਵਲ ਵਰਗਾ ਹੱਥ ਹੈ। ਮਹਾਰਾਜ ਨੇ ਸੀਸ ਤੇ ਲਾਇਆ ਇਸ ਦੇ ਸੁਪੁੱਤਰ ਦੇ ਬੱਚੇ ਦੇ। ਮਿਲ ਜੋ ਤੁਮ ਗਤ ਪਾਵਹਿ ਕਹਿ ਮੁਖ, ਮਹਾਰਾਜ ਕਹਿੰਦੇ ਵੀ ਇਹ ਬੱਚੇ ਜੋ ਤੁਹਾਨੂੰ ਮਿਲੇ ਜੁੜੇਗਾ ਉਹ ਮੁਕਤੀ ਪਾਏਗਾ, ਮੁਖੋਂ ਆਪ ਜੀ ਨੇ ਕਿਹਾ ਹੈ। ਸਤ ਨਾਮ ਤੁਮ ਕਹੋ ਸਭ ਮੈਂ ਲਖ, ਸਾਰਿਆਂ ਵਿੱਚ ਪਰਮੇਸ਼ਰ ਨੂੰ ਜਾਣ ਕੇ ਵੀ ਹਮੇਸ਼ਾ ਤੁਸੀਂ ਦੋਹਾਂ ਨੇ ਸਤ ਨਾਮ ਵਾਹਿਗੁਰੂ ਕਹਿੰਦੇ ਰਹਿਣਾ, ਜਪਦੇ ਰਹਿਣਾ ਹੈ। ਦੋਹਰਾ ਬਸ ਹੋ ਤਾਤ ਨਿਜ ਤਾਤ ਨੀ, ਮਹਾਰਾਜ ਕਹਿੰਦੇ ਵੀ ਆਪਣਾ ਜਿਹੜਾ ਤਾਤ ਪਿਤਾ ਹੈ ਤੇ ਆਪਣੀ ਜਿਹੜੀ ਤਾਤਨੀ ਕੀ ਮਾਤਾ ਹੈ ਉਹਦੇ ਕੋਲ ਤੂੰ ਵੀ ਬਸ ਰਹਿ। ਪਾਸ ਜਾਏ ਤੁਮ ਤਾਤ, ਇਸ ਇਹਨਾਂ ਦੇ ਤਾਤ ਦੀ ਪੁੱਤਰ ਇਹ ਸੰਗਤੀਆ ਪੁੱਤਰ ਆਪਣੇ ਮਾਂ ਪਿਓ ਕੋਲ ਜਾ ਕੇ ਤੂੰ ਰਹਿ ਬਸ। ਬਹੁ ਨਰ ਕੋ ਭਵ ਤਾਰ ਹੋ, ਤਾਂ ਬੱਚੇ ਬਹੁਤੇ ਲੋਕਾਂ ਨੂੰ ਸੰਸਾਰ ਤੋਂ ਧਾਰਨਾ ਕਰੇਗਾ। ਹੁਣ ਗਤ ਹੋਇ ਬਖਿਆਤ, ਪ੍ਰਗਟੀ ਲੋਕਾਂ ਦੇ ਦੇਖਦਿਆਂ ਦੇਖਦਿਆਂ ਤੇਰੀ ਕਲਿਆਣ ਹੋ ਜਾਵੇਗੀ, ਤੂੰ ਸੰਸਾਰ ਤੋਂ ਮੁਕਤ ਹੋ ਕੇ ਸੱਚਖੰਡ ਨੂੰ ਜਾਏਗਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਸੰਗਤੀਆ ਜੀ ਦਾ ਨਾਂ ਰੱਖਿਆ ਸੀ ਉਹਨੂੰ ਵਰਰੂ ਬਚਨ ਕਹੇ ਅਤੇ ਇਹਨੂੰ ਘਰ ਵੱਲ ਮਾਂ ਪਿਓ ਨਾਲ ਹੀ ਤੋਰ ਦਿੱਤਾ ਹੈ। ਭਾਵੇਂ ਇਹਨੇ ਗੁਰੂ ਮਹਾਰਾਜ ਨੂੰ ਚੜ੍ਹਾਇਆ ਸੀ, ਪਰ ਗੁਰੂ ਮਹਾਰਾਜ ਦੀ ਮੌਜ ਕਹਿ ਦਿੱਤਾ ਵੀ ਘਰੇ ਰਹਿ ਕੇ ਤੂੰ ਇਸ ਤਰ੍ਹਾਂ ਨਾਮ ਜਪ ਜਪਾ ਸੰਗਤ ਕਰ ਕਰਾ, ਉੱਥੇ ਤੇਰੀ ਕਲਿਆਣ। ਸਮਾਂ ਹੋ ਗਿਆ ਹੈ, ਅਗਲਾ ਪ੍ਰਸੰਗ ਜਿਵੇਂ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਬਸ ਹੋ ਤਾਤ ਨਿਜ ਤਾਤ ਨੀ ਪਾਸ ਜਾਏ ਤੁਮ ਤਾਤ, ਬਹੁ ਨਰ ਕੋ ਭਵ ਤਾਰ ਹੋ, ਪੁੰਨ ਗਤ ਹੋਇ ਬਖਿਆਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਛੜੇ ਸੁਰੇ ਪਾਰ, ਜੋ ਸਰਦਾ ਕਰ ਸੇਵੰਦੇ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ ਤੂੰ